ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਇੱਕ ਸਾਰ ਸੁੰਦਰ ਤਹਾ ਸੁਹਾਵਨ ਨਿਰਮਲ ਨੀਰ ਅਧਿਕ ਮਨ ਭਾਵਨ ਬੈਠ ਗਏ ਤਿਹ ਕੈ ਤਟ ਜਬਹੀ ਮਰਦਾਨਾ ਬੋਲਿਓ ਬਚ ਤਬ ਹੀ ਇੱਕ ਸਾਰ ਸੁੰਦਰ ਤਹਾ ਸੁਹਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੀਕ ਕੱਟ ਕਰ ਦਿੰਦਾ ਨਾ ਲਾਇਆ ਕਰਨ ਟਿਕਿਆ ਰਹਿੰਦੇ ਕਰ ਜਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਜੀ ਮਾਨ ਸਜਰੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਰਦਾਸ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਕੁਝ ਸਮਾਂ ਗੁਰਬਾਣੀ ਦਾ ਪਾਠ ਜਾਪ ਹੋਇਆ ਹੈ ਅਤੇ ਰਾਗੀ ਸਾਹਿਬਾਨਾਂ ਦੀ ਰਚਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਕੁਝ ਸਮਾਂ ਕੀਰਤਨ ਹੋਇਆ ਹੈ ਜਿਹੜੇ ਕੋਈ ਮਾਈ ਭਾਈ ਸੰਗਤ ਰੂਪ ਜੁੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਨ ਜਿੰਨਾ ਕੁ ਸਮਾਂ ਮਨ ਲਾ ਕੇ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਸੁਣਿਆ ਕੀਰਤਨ ਸੁਣਿਆ ਹੈ ਉਹਨਾਂ ਕੁ ਉਹਨਾਂ ਨੇ ਲਾਹਾ ਹਾਸਿਲ ਕੀਤਾ ਹੈ ਸਮੇਂ ਨੂੰ ਸਫਲ ਬਣਾਇਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਜੋ ਮੁੱਢ ਤੋਂ ਚੱਲ ਰਿਹਾ ਉਸ ਨੂੰ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ ਅਤੇ ਲਾਹਾ ਹਾਸਲ ਕਰ ਰਹੇ ਹਾਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਵਾਹਿਗੁਰੂ ਦੇ ਦਰਸ਼ਨ ਦਰਾਰ ਕਰਦੇ ਹੋਏ ਵਾਪਸ ਪਰਤੇ ਜਿੱਥੇ ਤਰੁਣਪੁਰ ਵੀ ਉੱਥੇ ਆ ਪਹੁੰਚੇ ਮਰਦਾਨੇ ਦੇ ਪੁੱਛ ਪੜਤਾਲ ਕਰਨ ਤੋਂ ਭਾਈ ਬਾਲਾ ਜੀ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰਕੇ ਉਹ ਸੱਚਖੰਡ ਗਏ ਹੋ ਕਿਹੋ ਜਿਹਾ ਹੈ ਉਹ ਸਾਡੀ ਸਮਝ ਗੋਚਰਾ ਕਰਨ ਵਾਸਤੇ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਕੁਝ ਵਰਣਨ ਕੀਤਾ, ਉਹ ਵੀ ਆਪਾਂ ਪ੍ਰਸੰਗ ਸੁਣਿਆ ਹੈ। ਇਸੇ ਤਰ੍ਹਾਂ ਜਿਵੇਂ ਹੇਠਾਂ ਆਏ ਜਿੱਥੇ ਉਹ ਪਹਾੜ 'ਤੇ ਬਹੁਤ ਹੀ ਫਲਦਾਰ ਦਰਖਤ ਹਨ, ਉਹਨਾਂ ਵੱਲੀ ਦੇਖ ਕੇ ਮਰਦਾਨੇ ਨੇ ਪੁੱਛਿਆ ਕਿ ਮਹਾਰਾਜ ਇੱਥੇ ਕੋਈ ਰਿਹਾਇਸ਼ ਹੈਗੀ ਹੈ, ਕੋਈ ਸਾਧੂ ਸੰਤ ਰਹਿੰਦੇ ਹੈ ਜਾਂ ਕੋਈ ਉਂਝੀ ਇਹ ਵਿਅਰਥੀ ਹੈ? ਗੁਰੂ ਮਹਾਰਾਜ ਕਹਿਣ ਲੱਗੇ, ਪਰਮੇਸ਼ਰ ਨੇ ਜੋ ਕੁਛ ਰਚਿਆ ਹੈ ਉਹ ਨਿਸ਼ਫਲ ਨਹੀਂ ਹੈ, ਕਿਸੇ ਦੇ ਅਰਥ ਵਾਸਤੇ ਹੈ। ਇੱਥੇ ਵੀ ਜਿਹੜੇ ਕੋਈ ਭਜਨ ਸਿਮਰਨ ਕਰਨ ਵਾਲੇ ਉਹਨਾਂ ਵਾਸਤੇ ਵਾਹਿਗੁਰੂ ਨੇ ਬੰਦੋਬਸਤ ਕੀਤਾ ਹੋਇਆ ਹੈ। ਇਹ ਤਰ੍ਹਾਂ ਤਰ੍ਹਾਂ ਦੇ ਫਲ ਰਸ ਵਾਲੇ ਉਹ ਸ਼ਕਸ਼ਿਕਾ ਕਿਸਮਾਂ ਦੀਆਂ ਵਿੱਚ ਸਥਿਤ ਹੁੰਦੇ ਹੈ। ਇਸ ਤਰ੍ਹਾਂ ਕਹਿੰਦੇ ਉਸ ਥਾਂ 'ਤੇ ਆ ਪਹੁੰਚੇ, ਫਿਰ ਮਰਦਾਨਾ ਤੋੜ ਕੇ ਫਲ ਜੇ ਲਿਆ ਕੇ ਸਤਿਗੁਰੂ ਅੱਗੇ ਰੱਖ ਦਿੱਤੇ ਅਤੇ ਗੁਰੂ ਮਹਾਰਾਜ ਨੇ ਉਹ ਦੋ ਹਿੱਸਿਆਂ ਵਿੱਚ ਕਰ ਲਏ, ਇੱਕ ਭਾਈ ਬਾਲਾ ਜੀ ਅੱਗੇ ਆਪਣੇ ਕੋਲ ਰੱਖ ਲਏ, ਮਰਦਾਨਾ ਤੋੜ ਤੋੜ ਕੇ ਆਪੇ ਸ਼ਕੀ ਸ਼ਿਕਾਈ ਜਾ ਰਿਹਾ, ਰੱਜ ਭੱਜ ਕੇ ਗੁਰੂ ਮਹਾਰਾਜ ਕੋਲ ਬੈਠਾ। ਮਹਾਰਾਜ ਕਹਿਣ ਲੱਗੇ, ਸ਼ਖਸ਼ੇ ਫਲ, ਕਹਿੰਦੇ ਮਹਾਰਾਜ ਹੁਣ ਤੈਂ ਨੱਕੋ ਨੱਕ ਭਰ ਗਏ। ਮਹਾਰਾਜ ਕਹਿੰਦੇ, ਜੇ ਹੋਰ ਜੀ ਕਰਦਾ ਆਪੇ ਸ਼ਕਲ ਹੈ। ਕਹਿਣ ਲੱਗੇ, ਮਹਾਰਾਜ ਹੁਣ ਤਾਂ ਤ੍ਰਿਸ਼ਨਾ ਬੁੱਝ ਗਈ ਹੈ, ਜੇ ਤੁਸੀਂ ਮੈਨੂੰ ਕੋਈ ਆਪਣੇ ਹੱਥਾਂ ਨਾਲ ਦੇਣਾ ਚਾਹੁੰਦੇ ਹੋ ਸ਼ੱਕ ਵੀ ਲਊਂਗਾ। ਦੋ ਕੁ ਫਲ ਮਹਾਰਾਜ ਨੇ ਚੱਕ ਕੇ ਦੇ ਦਿੱਤੇ, ਉਹ ਵੀ ਸ਼ੱਕ ਲਏ। ਫਿਰ ਕਹਿਣ ਲੱਗਿਆ, ਮਹਾਰਾਜ ਵੀ ਆਪਾਂ ਕੁਝ ਸਮਾਂ ਇੱਥੇ ਰਹੀਏ। ਮਹਾਰਾਜ ਹਾਸ ਉਲਾਸ ਨਾਲ ਕਹਿਣ ਲੱਗੇ ਵੀ ਆ ਫਲਾਂ ਦਾ ਲਾਲਚ ਜਾ ਕਰਕੇ ਤੂੰ ਇੱਥੇ ਰਿਹਾ ਚਾਹੁੰਦਾ, ਇਹ ਤਾਂ ਕਰਤਾਰ ਦੇ ਵੱਸ ਦੀ ਗੱਲ ਹੈ। ਜਿੱਥੇ ਲਿਜਾਏਗਾ ਉੱਥੇ ਜਾਵਾਂਗੇ, ਜਿੱਥੇ ਰੱਖੇਗਾ ਉੱਥੇ ਰਹਾਂਗੇ, ਰਜਾ ਵਿੱਚ ਹੈ। ਇਸ ਤੋਂ ਅੱਗੇ ਚੱਲੇ, ਫਿਰ ਕਹਿਣ ਲੱਗਿਆ ਮਹਾਰਾਜ ਅੱਗੇ ਹੁਣ ਕਿਹੜੇ ਕਿਹੜੇ ਅਸਥਾਨ ਆਉਣਗੇ। ਉਹ ਗੁਰੂ ਮਹਾਰਾਜ ਨੇ ਵੀ ਪਹਿਲਾਂ ਸੂਰਤ ਬੰਦਰਗਾਹ ਆਊਗੀ, ਫਿਰ ਨਟਕਾ ਆਊਗੀ, ਫਿਰ ਛਟਕਾ ਆਊਗੀ, ਫਿਰ ਮਛਲੀ ਬੰਦਰਗਾਹ ਆ ਜਾਊਗੀ। ਇਸ ਤਰ੍ਹਾਂ ਬਸ ਇਹ ਚੱਲਦਿਆਂ ਹੋਇਆਂ ਕੋਈ ਬਹੁਤਾ ਸਮਾਂ ਨਹੀਂ ਆਪਾਂ ਲਾਂਗੇ, ਛੇਤੀ ਰਸਤਾ ਤੈਅ ਕਰਕੇ ਇਹ ਆਪਾਂ ਭਾਰਤ ਭੂਮੀ ਵਿੱਚ ਚਲੇ ਜਾਵਾਂਗੇ। ਇਸ ਤਰ੍ਹਾਂ ਕਹਿੰਦੇ ਹੋਏ ਅਗਲੇ ਪਹਾੜ 'ਤੇ ਆ ਗਏ। ਫਿਰ ਮਰਦਾਨੇ ਨੇ ਪੁੱਛਿਆ ਕਿ ਮਹਾਰਾਜ ਇੱਥੇ ਵੀ ਕੋਈ ਸਾਧੂ ਸੰਤ ਰਹਿੰਦਾ ਹੈ? ਮਹਾਰਾਜ ਕਹਿੰਦੇ, ਹਾਂ ਇੱਥੇ ਵੀ ਰਹਿੰਦਾ ਹੈ, ਉਹ ਆਪੇ ਮਿਲ ਪਏਗਾ। ਹੋ ਜਿਸ ਤਰ੍ਹਾਂ ਉਕਰਾ ਨਵੇਂ ਪਹਾੜ 'ਤੇ ਆਪ ਜੀ ਆਏ ਅਤੇ ਉੱਥੇ ਵੀ ਬੜੇ ਫਲਦਾਰ ਬਿਰਖ ਸੋਭਨੀਕ ਹੈ। ਜਿਹੜਾ ਇੱਥੇ ਸਾਧੂ ਰਹਿ ਰਿਹਾ ਸੀ, ਜਿਵੇਂ ਆਪ ਕੇ ਮਹਾਰਾਜ ਨੂੰ ਮਿਲਿਆ, ਦਰਸ਼ਨ ਦਾਰ ਕਰਕੇ ਵਚਨ ਨਾਲ ਵਚਨ ਕਰਕੇ ਖੁਸ਼ ਪ੍ਰਸੰਨ ਹੋਇਆ। ਉਸ ਤੋਂ ਅੱਗੇ ਜਿਵੇਂ ਗੁਰੂ ਮਹਾਰਾਜ, ਫਿਰ ਜਿਹੜੇ ਨੌ ਖੰਡ ਹੈ, ਧਰਤੀ ਦੇ ਨੌ ਹਿੱਸੇ ਹੈ, ਉਹਨਾਂ ਵਿੱਚ ਨੰਬਰਵਾਰ ਵਿੱਚ ਕਲਕੱਤੇ ਵੱਲੀ, ਬੰਗਾਲ ਵੱਲੀ ਆਪ ਜੀ ਗਏ, ਅਸਾਮ, ਤਿਬਤ, ਭੂਟਾਨ, ਸਿੱਕਮ, ਇਸੇ ਤਰ੍ਹਾਂ ਚੀਨ ਆਦਿ ਵਿੱਚ ਸਾਰੇ ਸ਼ੈਲੇ, ਮਦਰਾਸ ਵੱਲੀ ਆਪ ਜੀ ਗਏ, ਉੱਧਰ ਸਾਰੇ ਵਿਚਰੇ, ਉਹ ਪ੍ਰਸੰਗ ਨੰਬਰਵਾਰ ਆਉਣਗੇ। ਉਹ ਜਿਵੇਂ ਵੀ ਪ੍ਰਸੰਗ ਅੱਜ ਆ ਰਿਹਾ, ਉਹ ਆਪਾਂ ਮਨ ਲਾ ਕੇ ਸੁਣੀਏ ਜੀ। ਇੱਕ ਸਾਰ ਸੁੰਦਰ ਤਾਹਾ ਸੁਹਾਵਨ। ਜਦੋਂ ਇਹ ਘਰਾਂ ਨਵੇਂ ਪਹਾੜ 'ਤੇ ਆਏ ਹਨ, ਜਿੱਥੇ ਫਲਦਾਲ ਬੜੇ ਬੜੇ ਸੋਭਨੀਕ ਹੈ, ਇੱਥੇ ਕਹਿੰਦੇ ਬੜਾ ਇੱਕ ਸਰੋਵਰ ਬਣਿਆ ਸੁੰਦਰ, ਬਹੁਤ ਹੀ ਸੋਭਨੀਕ ਹੈ, ਨਿਰਮਲ ਨੀਰ ਅਧਿਕ ਮਨ ਭਾਵਨ। ਸਰੋਵਰ ਦਾ ਜਿਹੜਾ ਪਾਣੀ ਹੈ ਬਹੁਤ ਹੀ ਨਿਰਮਲ ਮਹਿਲ ਤੋਂ ਰਹਿਤ ਹੈ ਅਤੇ ਮਨ ਨੂੰ ਭਾਉਂਦਾ ਹੈ, ਪਰ ਮਨ ਨੂੰ ਚੰਗਾ ਵਾਰ ਚੰਗਾ ਲੱਗਣ ਵਾਲਾ ਹੈ, ਕਿਉਂਕਿ ਬਹੁਤ ਉਜਲ ਹੈ ਅਤੇ ਬਹੁਤ ਹੀ ਉਹ ਜਲ ਉਹਦਾ ਸਵੱਛ ਹੈ ਅਤੇ ਪੀਣ ਜੋਗ ਹੈ ਸਵਾਦੀ ਹੈ। ਬੈਠ ਗਏ ਤੇਹ ਕੈ ਤਟ ਜਬ ਹੀ, ਉਸ ਸਰੋਵਰ ਦੇ ਕਿਨਾਰੇ ਜਦੋਂ ਗੁਰੂ ਨਾਨਕ ਸਾਹਿਬ ਜੀ ਜਾ ਕੇ ਬੈਠ ਗਏ ਹਨ। ਮਰਦਾਨਾ ਬੋਲਿਓ ਬਚ ਤਬ ਹੀ, ਉਸੇ ਵੇਲੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਇਸ ਤਰ੍ਹਾਂ ਬਚਨ ਬੋਲੇ ਹਨ। ਇਹ ਸਥਾਨ ਰਿਖ ਰਹ ਹੈ ਕਿ ਨਾਹੀ, ਜਿਹੜਾ ਸਥਾਨ ਜਿੱਥੇ ਆਪ ਜੀ ਹੁਣ ਆਪ ਬੈਠੇ ਹੈ, ਇੱਥੇ ਕੋਈ ਰਿਖੀ ਪੁਰ ਕੋਈ ਸਾਧੂ ਪੁਰਸ਼ ਰਹਿੰਦਾ ਜਾਂ ਕਿ ਨਹੀਂ? ਜੇ ਕੋ ਹੋਏ ਮਿਲੋ ਪ੍ਰਭ ਤਾਹੀ, ਮਹਾਰਾਜ ਇੱਥੇ ਕੋਈ ਨੇੜੇ ਤੇੜੇ ਉਹ ਸਾਧੂ ਸੰਤ ਰਿਖੀ ਮੁਨੀ ਰਹਿੰਦਾ, ਉਹਨੂੰ ਆਪ ਜਰੂਰ ਮਿਲੋ ਜੀ। ਸੰਤਨ ਸੰਗ ਮਿਲਨ ਭਲ ਹੋਵਤ, ਮਹਾਰਾਜ ਸਿਆਣੇ ਕਹਿੰਦੇ ਆ ਵੀ ਸਾਧੂਆਂ ਦੇ ਸੰਗ ਨਾਲ ਮਿਲਣਾ ਜੁਲਣਾ ਇਹਦੇ ਨਾਲ ਬੜਾ ਚੰਗਾ ਹੁੰਦਾ, ਭਲਾ ਹੁੰਦਾ ਮਨੁੱਖ ਦਾ। ਜਿਨ ਬਚ ਜਲ ਕਲ ਮਲ ਮਲ ਧੋਵਤ, ਸਾਧੂਆਂ ਸੰਤਾਂ ਦੇ ਜਿਹੜੇ ਬਚਨ ਹੈ ਉਹ ਕਹਿੰਦੇ ਉੱਜਲ ਜਲ ਵਾਲੇ ਹੁੰਦੇ, ਜਿਵੇਂ ਪਾਣੀ ਸਵੱਛ ਕਰ ਦਿੰਦਾ ਸਰੀਰ, ਉਹਨਾਂ ਦੇ ਬਚਨ ਰੂਪੀ ਜਿਹੜੇ ਜਲ ਹਨ ਉਹ ਪਾਪਾਂ ਰੂਪੀ ਮੈਲ ਨੂੰ ਧੋ ਦਿੰਦੇ, ਪਾਪ ਮੈਲ ਲਾ ਦਿੰਦੇ ਹਨ। ਹਾਥਾਂ ਦੇ ਬਚਨ ਰੂਪੀ ਜਲ ਦੋਹਰਾ ਇਸ ਗਿਰ ਪਾਰ ਰਿਖ ਏਕ ਹੈ। ਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨਾ, ਇਹ ਜਿਹੜਾ ਕਿਰਾਨਾਵੇਂ ਪਹਾੜ ਹੈ ਜਿੱਥੇ ਆਪਾਂ ਹੁਣ ਸਰੋਵਰ ਦੇ ਕਿਨਾਰੇ ਬੈਠੇ, ਇੱਥੇ ਇੱਕੋ ਹੀ ਰਿਖੀ ਰਹਿੰਦਾ ਹੈ। ਮਿਲੇ ਆਪ ਸੋ ਆਏ, ਸਾਨੂੰ ਵੀ ਭਾਈ ਮਰਦਾਨਾ ਉਹਦੇ ਕੋਲ ਜਾਣ ਦੀ ਲੋੜ ਨਹੀਂ, ਉਹ ਆਪੇ ਆ ਕੇ ਸਾਨੂੰ ਮਿਲ ਪਵੇਗਾ। ਅਸ ਕਹਿ ਸ੍ਰੀ ਪ੍ਰਭ ਦਇਆ ਨਿਧ, ਇਸ ਤਰ੍ਹਾਂ ਦਇਆ ਦੇ ਖਜ਼ਾਨੇ ਭਾਈ ਮਰਦਾਨਾ ਜੀ ਨੂੰ ਬਚਨ ਕਹਿ ਕੇ ਨਾਨ ਲੱਗੇ ਤੇ ਹਥਾਏ, ਉਸ ਸਥਾਨ ਤੇ ਮਾਰਾ ਵਸਤਰ ਵਗੈਰਾ ਲਾ ਕੇ ਤੇ ਸਰੋਵਰ ਵਿੱਚ ਇਸ਼ਨਾਨ ਕਰਨ ਲੱਗ ਪਏ ਹਨ। ਚੌਪਈ ਰਿਖ ਤੇ ਸਮੈ ਤਹਾ ਚੱਲ ਆਇਓ, ਗੁਰੂ ਮਹਾਰਾਜ ਇਸ਼ਨਾਨ ਕਰ ਰਹੇ ਸੀ ਉਸੇ ਵੇਲੇ ਉਹ ਜਿਹੜਾ ਉੱਥੇ ਰਹਿਣ ਵਾਲਾ ਰਿਖੀ ਸੀ ਉਹ ਚੱਲ ਆਇਆ ਹੈ। ਦੇਖੇ ਮੱਜਤ ਬਚਨ ਅਲਾਇਓ, ਮਹਾਰਾਜ ਨੂੰ ਮਰਦਾਨੇ ਨੂੰ ਭਾਈ ਬਾਲਾ ਜੀ ਨੂੰ ਇਸ਼ਨਾਨ ਕਰਦਿਆਂ ਦੇਖ ਕੇ ਉਸ ਰਿਖੀ ਨੇ ਉਹ ਬਚਨ ਕਿਹਾ ਹੈ। ਮਨ ਸੁਮੇਰ ਜਾਂ ਥਿਰ ਲਿਵ ਲਾਗਾ, ਇਹਨਾਂ ਦਾ ਮਨ ਸਵੇਰ ਵਾਂਗੂ ਪਰਬਤ ਵਾਂਗ ਇਸਤਤ ਹੋ ਕੇ ਹਮੇਸ਼ਾ ਪਰਮੇਸ਼ਰ ਦੀ ਲਿਵ ਵਿੱਚ ਲੱਗਿਆ ਹੋਵੇ। ਭਾਵ ਮਨ ਇਸਤਤ ਹੋ ਕੇ ਜਿਨ੍ਹਾਂ ਦਾ ਪਰਮੇਸ਼ਰ ਵਿੱਚ ਲੱਗਿਆ ਹੋਵੇ ਜੁੜਿਆ ਹੋਵੇ। ਨੀਰ ਮੀਨ ਜਾਂ ਔਰ ਅਨੁਰਾਗਾ, ਜਿਵੇਂ ਮੱਛੀ ਤੇ ਪਾਣੀ ਦੇ ਵਾਂਗ, ਜਿਵੇਂ ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਹੁੰਦੀ ਹੈ, ਪ੍ਰੇਮ ਹੁੰਦਾ ਹੈ, ਜਿਨ੍ਹਾਂ ਦਾ ਮੱਛੀ ਤੇ ਪਾਣੀ ਵਾਂਗ ਰਿਦਾ ਅਨੁਰਾਗੀ ਹੈ, ਪ੍ਰੇਮੀ ਹੋਇਆ ਵਾਹਿਗੁਰੂ ਦਾ। ਇਸੀ ਪ੍ਰਕਾਰ ਰੀਤ ਜਿਨ ਰਾਖੀ, ਹਾਂ ਇਸ ਤਰ੍ਹਾਂ ਦੀ ਜਿਨ੍ਹਾਂ ਨੇ ਕਹਿੰਦੇ ਰੀਤੀ ਧਾਰਨ ਕੀਤੀ ਹੋਈ, ਇਸ ਤਰ੍ਹਾਂ ਦੀ ਮਰਯਾਦਾ ਰੱਖੀ ਹੋਈ ਹੈ। ਤੇ ਇਸ਼ਨਾਨ ਕੀ ਰਹਿਤ ਨਾ ਕਾਂਖੀ, ਮਹਾਰਾ ਬੋਲੀ ਇਸ਼ਨਾਨ ਕਰਦਿਆਂ ਦੇਖ ਕੇ ਰੁਖੀ ਕਹਿਣ ਲੱਗਿਆ, ਉਹਨਾਂ ਨੂੰ ਤਾਂ ਮਹਾਰਾ ਫਿਰ ਇਸ਼ਨਾਨ ਕਰਨ ਦੀ ਰੁਖੀ ਇੱਛਾ ਨਹੀਂ ਰਹਿੰਦੀ ਹੈ, ਕਿਉਂਕਿ ਸਾਲ ਭਰੇ ਅਨਾਥਿਆਂ ਵੀ ਜਿਹੜੇ ਸਾਧੂ ਉਹ ਤਾਂ ਬਿਨਾਂ ਇਸ਼ਨਾਨ ਕੀਤੇ ਹੀ ਤਾਂ ਸ਼ੁੱਧ ਹੈ, ਮਨ ਵੀ ਉਹਨਾਂ ਦਾ ਸ਼ੁੱਧ, ਸਰੀਰ ਵੀ ਸ਼ੁੱਧ ਹੈ। ਇਸ ਤਰ੍ਹਾਂ ਦੀ ਅਖੌਰ ਜੇ ਅਨੁਸਾਰ ਉਹਨੇ ਕਿਹਾ ਵੀ ਮਹਾਰਾਜ ਜਿਨ੍ਹਾਂ ਦਾ ਮਨ ਟਿਕਿਆ ਪਰਮੇਸ਼ਰ ਵਿੱਚ, ਇਸੇ ਤਰ੍ਹਾਂ ਜਿਨ੍ਹਾਂ ਦਾ ਹਿਰਦਾ ਵਾਹਿਗੁਰੂ ਦੇ ਨਾਮ ਦਾ ਪ੍ਰੇਮੀ ਪਿਆਰਾ ਹੋ ਗਿਆ, ਉਹਨਾਂ ਨੂੰ ਤਾਂ ਇਸ਼ਨਾਨ ਕਰਨ ਦੀ ਕੋਈ ਲੋੜ ਨਹੀਂ ਹੈ, ਉਹਨਾਂ ਨੂੰ ਨਾ ਇਸ਼ਨਾਨ ਕਰਨ ਦੀ ਇੱਛਾ ਹੀ ਕਰਨੀ ਚਾਹੀਦੀ। ਇਸ ਤਰ੍ਹਾਂ ਜਦੋਂ ਉਹ ਬਚਨ ਜਾ ਬੋਲਿਆ, ਸਾਧੂ ਭਾਵ ਤੁਹਾਨੂੰ ਨਹਾਉਣ ਦੀ ਕੀ ਲੋੜ ਹੈ, ਤੁਸੀਂ ਤਾਂ ਰੱਬ ਵਿੱਚ ਜੁੜੇ ਹੋਏ ਹੋ, ਤੁਸੀਂ ਤਾਂ ਬਿਨਾਂ ਨਹਾਤੇ ਤੋਂ ਸ਼ੁੱਧ ਹੋ ਜੀ। ਇਸ ਤਰ੍ਹਾਂ ਮਹਾਰਾਜ ਨੂੰ ਜਦੋਂ ਉਹਨੇ ਕਿਹਾ ਹੈ, ਯਾਂ ਤੇ ਪਰੇ ਨ ਸਾਧਨ ਕੋਈ, ਜਦੋਂ ਮਨ ਜੁੜ ਗਿਆ ਟਿਕ ਕੇ ਹਿਰਦੇ ਵਿੱਚ ਪ੍ਰੇਮ ਪਿਆਰ ਵਾਹਿਗੁਰੂ ਦਾ ਹੋ ਗਿਆ, ਇਹ ਦੋਹਾਂ ਸਾਧਨਾ ਤੋਂ ਪਰੇ ਤਾਂ ਹੋਰ ਕੋਈ ਸਾਧਨੀ ਹੈ ਨਹੀਂ ਹੈ। ਭਾਖੋ ਸੰਤ ਨਾਮ ਨਿਜ ਜੋਈ, ਗੁਰੂ ਮਹਾਰਾਜ ਨੂੰ ਕਹਿਣ ਲੱਗਾ ਹੇ ਸੰਤੋ ਤੁਹਾਡਾ ਨਾਮ ਕੀ ਹੈ? ਵੀ ਮੈਨੂੰ ਦੱਸ ਦੇਵ। ਸੁਣ ਕਰ ਬੋਲੇ ਮਾਇਆ ਨਿਧਾਨ, ਰਿਖੀ ਤੋਂ ਸੁਣ ਕੇ ਮੇਰ ਦੇ ਖਜ਼ਾਨਾ। ਗੁਰੂ ਨਾਨਕ ਸਾਹਿਬ ਜੀ ਬੋਲੇ ਇਸ ਤਰ੍ਹਾਂ ਉਸਨੂੰ, ਧੰਨ ਰਿਖੀ ਤੁਮ ਪਰਮ ਸੁਜਾਨਾ। ਕਹਿੰਦੇ ਵੀ ਧੰਨ ਰਿਖੀ ਤੂੰ, ਤੂੰ ਬੜਾ ਸਿਆਣਾ ਹੈ। ਇੱਕ ਓਂਕਾਰ ਚਰਨ ਸਰ ਜੋ ਹੈ, ਬਾਕੀ ਵੀ ਜਿਹੜਾ ਤੂੰ ਕਹਿੰਦਾ ਵੀ ਇਸ਼ਨਾਨ ਦੀ ਲੋੜ ਨਹੀਂ ਹੈ, ਵੀ ਆ ਸਰੋਵਰ ਚ ਨਹਾਈ ਜਾਂਦੇ ਹਾਂ ਅਸੀਂ, ਦੂਜਾ ਜਿਹੜਾ ਸਰੋਵਰ ਉਹਦੇ ਵਿੱਚ ਵੀ ਇਸ਼ਨਾਨ ਕਰਦੇ ਹਾਂ, ਇਹ ਵੀ ਕਰਦੇ ਹਾਂ। ਇਹ ਵੀ ਸਾਧੂ ਆ ਜਿਹੜਾ ਵਾਹਿਗੁਰੂ ਦੇ ਚਰਨ ਹੈ, ਇਹ ਸਰੋਵਰ ਵਾਂਗ ਹੈ। ਤੇ ਕੋ ਲਖੋ ਮੀਨ ਮਨ ਮੋਹ ਹੈ, ਕਹਿੰਦੇ ਮੇਰਾ ਜਿਹੜਾ ਮਨ ਹੈ ਵਾਹਿਗੁਰੂ ਦੇ ਚਰਨ ਰੂਪੀ ਸਰੋਵਰਾਂ ਦਾ ਮੱਛ ਜਾਣ ਲਾ, ਵਾਹਿਗੁਰੂ ਦੇ ਚਰਨਾਂ ਵਿੱਚ ਹੀ ਰਹਿੰਦਾ ਮਨ। ਦੋਹਰਾ ਤੇਹ ਛਿਨ ਤੇ ਤੇਹ ਵਿਛਰਨ ਤੇ ਤਰਫ ਕੈ, ਜਿਹੜਾ ਵਾਹਿਗੁਰੂ ਦਾ ਚਰਨਾਂ ਰੂਪੀ ਤਲਾਬ ਦੇ ਵਿਛਣ ਕਰਕੇ ਨਾਨਕ ਮਾਰੇ ਪਛਾਣ। ਕਹਿੰਦੇ ਸਾਧੂ ਅਸੀਂ ਮਰ ਜਾਂਦੇ ਹਾਂ, ਪਛਾਣ ਸਾਡੀ ਮੌਤ ਹੋ ਜਾਂਦੀ ਜਦੋਂ ਚਰਨਾਂ ਤੋਂ ਲਾਂਭੇ ਹੋ ਜਾਂਦੇ। ਤੇਹ ਤੁਰੰਗ ਮੈਂ ਰਹਿਣ ਦਿਨ, ਵਾਹਿਗੁਰੂ ਦੇ ਚਰਨਾਂ ਦਾ ਚਰਨ ਰੂਪ ਜਿਹੜਾ ਸਰੋਵਰ ਉਹਦੀਆਂ ਲਹਿਰਾਂ ਦੇ ਵਿੱਚ ਦਿਨ ਰਾਤ ਕੇਲ ਕਰੈ ਸੁਖ ਮਾਨ, ਅਸੀਂ ਕੇਲਾ ਕ੍ਰੀੜਾ ਕਰਦੇ ਹਾਂ ਬੜਾ ਸੁਖ ਮਨਾਉਂਦੇ ਮੰਦੇ ਹੋਏ। ਨੌਦਾਰ ਸਰਵਹ ਸਦਾ ਹੀ, ਬਾਕੀ ਵੀ ਸਾਧੂਆ ਤੂੰ ਜਾਣਦਾ ਇਹ ਜਿਹੜਾ ਸਰੀਰ ਹੈ ਇਹਦੇ ਜਿਹੜੇ ਨੌ ਦਰਵਾਜ਼ੇ ਨੌ ਗੋਲਕ ਹੈ, ਆ ਦੋ ਕੰਨਾਂ ਦੇ ਦਰਵਾਜ਼ੇ ਦੋ ਛੇਕ ਜੇ ਹੈ, ਅੱਖਾਂ ਜਿਹੜੀਆਂ ਦੋ ਹੈ ਇਹ ਵੀ ਦੋ ਛੇਕ ਜੇ, ਨੌ ਦੋ ਦਰਵਾਜ਼ੇ ਹੈ। ਇਸ ਤਰ੍ਹਾਂ ਜਿਹੜਾ ਨੱਕ ਹੈ ਇਹਦੇ ਵੀ ਦੋ ਸੁਰਾਖ ਜੇ ਹੈ, ਇੱਕ ਮੂੰਹ ਹੈ ਇਹ ਵੀ ਦਰਵਾਜ਼ਾ ਹੀ ਹੈ। ਜਿਸ ਤਰ੍ਹਾਂ ਹੀ ਅਸੀਂ ਪਿਸ਼ਾਬ ਦੀ ਕਿਰਿਆ ਕਰਦੇ ਇਹ ਵੀ ਛੇਕ ਜਿਹਾ ਹੈ। ਇੱਥੋਂ ਲੈਟਰੀਨ ਦੀ ਮਲ ਦੀ ਤਿਆਗ ਦੀ ਮਨਾਨ ਖੇਲਣ ਦੀ ਕਿਰਿਆ ਕਰਦੇ ਉਹ ਵੀ ਛੇਕ ਜਾ। ਇਸ ਤਰ੍ਹਾਂ ਇਹ ਨੌ ਦਰਵਾਜ਼ੇ ਹੈ। ਮਹਾਰਾਜ ਕਹਿੰਦੇ ਨੌ ਦਰਵਾਜ਼ਿਆਂ ਨੇ ਨੌ ਰਸਤਿਆਂ ਰਾਹੀਂ ਮੈਲ ਜੀ ਨਿਕਲਦੀ ਰਹਿੰਦੀ ਸਿਮਦੀ ਰਹਿੰਦੀ ਹੈ। ਕੰਨਾਂ ਚੋਂ ਵੀ ਮੈਲ, ਨੱਕ ਚੋਂ ਵੀ ਛੀਂਡ ਜਾ, ਮੂੰਹ ਚੋਂ ਬਲਗਮ ਜੀ। ਇਸੇ ਤਰ੍ਹਾਂ ਜਿਹੜਾ ਕੋਈ ਆਈ ਸ਼ਿਸ਼ਨਿੰਦਰਾ ਇਹ ਤਾਂ ਵੀ ਆ ਪਿਸ਼ਾਬ ਜਾ ਗੁਦਾ ਰਾਹੀਂ ਮੈਲ ਜੀ। ਕਹਿੰਦੇ ਇਹਨਾਂ ਨਾਂ ਦੇ ਵਿੱਚੋਂ ਮੈਲ ਜੀ ਨਿਕਲਦੀ ਸਿਮਦੀ ਰਹਿੰਦੀ ਹੈ। ਆਤਮਲੀਨਤਾ ਜੋਏ, ਇਹ ਜਿਹੜੀ ਕਹਿੰਦੇ ਬਹੁਤ ਮੈਲੇ ਹੁੰਦੇ, ਕਹਿੰਦੇ ਮੈਲੀਆਂ ਚੀਜ਼ਾਂ ਨਿਕਲਦੀਆਂ ਨਾਂ ਰਾਹੀਂ। ਸ਼ੁੱਧ ਹੋਤ ਜਲ ਕੇ ਮਿਲੇ, ਇਹਨਾਂ ਸਰੀਰ ਨੂੰ ਕਹਿੰਦੇ ਜਲ ਮਿਲ ਜਾਂਦਾ ਹੈ, ਕਹਿੰਦੇ ਨੌਵੇਂ ਦਰਵਾਜ਼ੇ ਸ਼ੁੱਧ ਹੋ ਜਾਂਦੇ ਹੈ, ਅੱਖਾਂ ਵੀ ਗੱਡਜੀ ਲੈ ਜਾਂਦੀ ਹੈ, ਨੱਕ ਵਿੱਚੋਂ ਸੀਂੜੀਆਂ ਵੀ ਨਿਕਲ ਜਾ, ਮੂੰਹ ਚੋਂ ਵੀ ਅਗਲਾ ਕੁਰਲੀਆਂ ਕਰਕੇ ਬਲਗਮ ਜੀ ਥੂ ਥੂ ਕਰਕੇ ਬਾਹਰ ਕੱਢ ਦਿੰਦਾ ਹੈ। ਬਾਕੀ ਮਨਾਦਾਂ ਦੀ ਕਿਰਿਆ ਕਰਕੇ ਜਦੋਂ ਨਹਾ ਧੋ ਲੈਂਦਾ ਹੈ ਫਿਰ ਸ਼ੁੱਧ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜਦੋਂ ਸਰੀਰ ਨੂੰ ਜਲ ਮਿਲ ਜਾਂਦਾ ਹੈ ਫਿਰ ਇਹ ਨੌਵੇਂ ਦੇ ਨੌ ਸ਼ੁੱਧ ਹੋ ਜਾਂਦੇ, ਸਾਫ ਸੁਥਰੇ ਹੋ ਜਾਂਦੇ ਹਨ। ਉਚਿਤ ਇਸ਼ਨਾਨ ਹੋਏ, ਇਸ ਕਰਕੇ ਇਸ਼ਨਾਨ ਕਰਨਾ ਵੀ ਹਰ ਇੱਕ ਇਨਸਾਨ ਨੂੰ ਯੋਗ ਹੈ। ਜਿੰਨਾ ਚਿਰੇ ਇਸ਼ਨਾਨ ਨਹੀਂ ਨਾ ਕਰਦਾ ਹਮੇਸ਼ਾ ਅੰਮ੍ਰਿਤ ਵੇੜੇ, ਉਹਨਾਂ ਚਿਰੇ ਨੌਏ ਜਿਹੜੇ ਥਾਂ ਹਨ ਉਹ ਸ਼ੁੱਧ ਹੁੰਦੇ ਹੈ, ਅਪਵਿੱਤਰ ਰਹਿੰਦੇ। ਇਸ ਕਰਕੇ ਯੋਗ ਇਸ਼ਨਾਨ ਕਰਨਾ ਹੈ। ਚੌਪਈ ਨਾਨਕ ਨਾਮ ਸੁਣਿਓ ਰਿਖ ਜਬ ਹੀ, ਰਿਖੀ ਨੇ ਵੀ ਇਹ ਸਾਡਾ ਨਾਮ ਗੁਰੂ ਨਾਨਕ ਹੈ ਉਹ ਸੁਣਿਆ ਹੈ। ਬੰਦਨ ਕਰੀ ਬੰਦ ਕਰ ਤਬ ਹੀ, ਉਸੇ ਵੇਲੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਰਿਖੀ ਨੇ ਨਮਸਕਾਰ ਕੀਤੀ ਹੈ। ਕਹਿਣ ਲੱਗਿਓ ਕੀਨੀ ਬਹੁਤ ਦਇਆ, ਲੱਗਿਆ ਹੈ ਗੁਰੂ ਨਾਨਕ ਸਾਹਿਬ ਅੱਜ ਤਾਂ ਤੁਸੀਂ ਬਹੁਤ ਹੀ ਦਇਆ ਕੀਤੀ। ਤੁਮ ਹਰ ਰੂਪ ਦਰਸ ਮੁਝ ਦਇਆ, ਤਾਂ ਮਾਰਾ ਵਾਹਿਗੁਰੂ ਦਾ ਸਰੂਪ ਮੈਨੂੰ ਆਪ ਹੀ ਆ ਕੇ ਇੱਥੇ ਦਰਸ਼ਨ ਦੇ ਦਿੱਤੇ ਹਨ। ਹੋ ਅਣਜਾਣ ਨ ਪੂਰਬ ਜਾਣਿਓ, ਪਰ ਮਾਰਾ ਆਪ ਤੋਂ ਅਣਜਾਣ ਸੀ, ਪਹਿਲਾਂ ਜਾਣਿਆ ਨਹੀਂ ਸੀ, ਸਮਝਿਆ ਨਹੀਂ ਸੀ, ਮੈਂ ਕਿਹਾ ਹੋਰ ਹੀ ਕੋਈ ਨਹਾਉਂਦਾ ਹੋਣਾ। ਆਪ ਜਾਣਿਓ ਜਬ ਨਾਮ ਬਖਾਨਿਓ, ਹੁਣ ਮਾਰਾ ਜਾਣਿਆ ਜਦੋਂ ਤੁਸੀਂ ਆਪਣਾ ਮੈਨੂੰ ਨਾਮ ਦੱਸਿਆ, ਤੁਸੀਂ ਤਾਂ ਰੱਬ ਹੋ ਮਹਾਰਾਜ। ਰੱਬ ਤਾਂ ਇਸ਼ਨਾਨ ਕਰਦਾ ਫਿਰਦਾ ਏ, ਕਹਿੰਦੇ ਵੀ ਨਹਾਉਣ ਦੀ ਲੋੜ ਹੀ ਨਹੀਂ, ਮੂੰਹ ਹੀ ਧੋਣ ਦੀ ਲੋੜ ਨਹੀਂ, ਕਹਿੰਦੇ ਸ਼ੇਰਾਂ ਦੇ ਮੂੰਹ ਕਿਹਨੇ ਧੋਤੇ ਆ, ਕਹਿ ਕੀ ਆ ਸਭ ਕੁਝ ਖਾਂਦੇ ਪੀਂਦੇ ਆ। ਕਲੀ ਕਾਲ ਮਤ ਮੰਦ ਲਖੇ ਨਰ, ਮਹਾਰਾਜ ਤੁਸੀਂ ਤਾਂ ਕਲਯੁਗ ਦੇ ਲੋਕ ਵੀ ਇਹ ਭੈੜੀ ਮਤ ਵਾਲੇ ਹੋ ਗਏ ਆ, ਮਨਮਾਨੀਆਂ ਕਰਨ ਵਾਲੇ ਹੋ ਗਏ, ਉਹ ਜਾਣੇ ਹਨ ਜਾਂ ਤੇ ਹਰ ਅਵਤਾਰ ਧਰਾ ਧਰ। ਇਸ ਕਰਕੇ ਤੁਸੀਂ ਤਾਂ ਮਹਾਰਾ ਵਾਹਿਗੁਰੂ ਦਾ ਅਵਤਾਰ ਗੁਰੂ ਨਾਨਕ ਸਾਹਿਬ ਧਰਤੀ ਤੇ ਧਾਰਨ ਕੀਤਾ ਆਪ ਜੀ ਨੇ। ਪੂਰਬ ਸੁਣੀ ਤੁਮਾਰੀ ਗਾਥਾ, ਤਾਂ ਮਹਾਰਾ ਪਹਿਲਾਂ ਹੀ ਆਪ ਜੀ ਦੇ ਸੰਸਾਰ ਦੇ ਵਿੱਚ ਆਉਣ ਦੀ ਇਹ ਕਥਾ ਸੁਣ ਲਈ ਸੀ, ਗੱਲਬਾਤ ਸੁਣ ਲਈ ਸੀ ਕਿਸੇ ਸਾਧੂ ਤੋਂ। ਦਰਸ ਦੀਨ ਅਬ ਕੀਨ ਸਨਾਥਾ, ਮਹਾਰਾ ਮੈਨੂੰ ਆ ਕੇ ਤੇ ਦਰਸ਼ਨ ਦੇ ਦਿੱਤੇ, ਮੈਨੂੰ ਤਾਂ ਇਹ ਨਿਹਾਲ ਸਫਲ ਕਰ ਦਿੱਤਾ ਹੈ ਆਪ ਜੀ ਨੇ। ਮੁਨ ਸੋ ਪ੍ਰੇਮ ਹੋਇਆ ਗਦ ਗਦ ਬਾਣੀ, ਇਸ ਤਰ੍ਹਾਂ ਜਿਹੜਾ ਮੁਨੀ ਹੈ ਕਹਿੰਦੇ ਬਹੁਤ ਪ੍ਰੇਮ ਸਹਿਤ ਹੋ ਗਏ ਅਤੇ ਉਹਦੀ ਬਾਣੀ ਗਦ ਗਦ ਹੋ ਗਈ, ਗਲਾ ਰੁਕ ਗਿਆ ਹੈ। ਜਾਨੀ ਸਫਲੀ ਦੇਹ ਮਹਾਨੀ, ਯਕੀਨ ਨੇ ਜਾਣਿਆ ਵੀ ਅੱਜ ਮਹਾਰਾਜ ਦੇ ਦਰਸ਼ਨ ਮੈਂ ਕਰ ਲਏ, ਮੇਰੀ ਦੇਹ ਸਫਲੀ ਹੋ ਗਈ। ਮੁਨ ਕੋ ਪ੍ਰੇਮ ਦੇਖ ਗਤ ਦਾਨੀ, ਮੁਕਤੀ ਦਾਤੇ ਸਤਿਗੁਰੂ ਜੀ ਨੇ ਮੁਨੀ ਦਾ ਅੰਦਰਲਾ ਸੱਚਾ ਸੁੱਚਾ ਪ੍ਰੇਮ ਪਿਆਰ ਦੇ ਕੇ। ਮ੍ਰਿਦੁਲ ਮਧੁਰ ਮੁਖ ਬੋਲੇ ਬਾਨੀ, ਮਹਾਰਾ ਮੁਖੋਂ ਬੜਾ ਕੁਮਲ ਤੇ ਬਹੁਤ ਮਿੱਠਾ ਬਚਨ ਬੋਲੇ। ਜੇ ਨਰ ਤੁਮਰਾ ਕਰਤ ਮਿਲਾਪੈ, ਕਹਿੰਦੇ ਸਾਧੂ ਆ ਜਿਹੜਾ ਕੋਈ ਪੁਰਸ਼ ਤੇਰਾ ਮੇਲ ਮਿਲਾਪ ਕਰਦਾ, ਭਾਵ ਜਿਹੜਾ ਕੋਈ ਆ ਕੇ ਤੈਨੂੰ ਮਿਲਦਾ ਹੈ। ਤਿੰਨ ਕੋ ਮਾਇਆ ਮੋਹ ਨਾ ਵਿਆਪੈ, ਉਹਨੂੰ ਵੀ ਮਾਇਆ ਦਾ ਮੋਹ ਨੀ ਚਿੰਬੜੇਗਾ, ਮਾਇਆ ਦਾ ਮੋਹ ਉਹਦੇ ਤੇ ਅਸਰ ਨੀ ਪਾਵੇਗਾ, ਮਾਇਆ ਉਹਦੇ ਤੇ ਹਾਵੀ ਨੀ ਹੋਵੇਗੀ। ਸਤ ਸੰਗਤ ਹੈ ਸੁਖ ਇਸ ਥਾਨ, ਕਿਉਂਕਿ ਜਿਹੜਾ ਸਤਸੰਗਤ ਹੈ ਕਹਿੰਦੇ ਇਹ ਜਿਹੜਾ ਸਥਾਨ ਹੈ ਸੁਖਾਂ ਦਾ ਅਸਥਾਨ ਹੈ। ਅਪਰ ਪਦਾਰਥ ਕੋ ਨ ਸਮਾਨ, ਹੋਰ ਦੁਨੀਆਂ ਦੇ ਜਿੰਨੇ ਪਦਾਰਥ ਹੈ ਸਤਸੰਗਤ ਵਰਗੇ ਨਹੀਂ ਹੋ ਸਕਦੇ, ਸਤਸੰਗਤ ਸਭ ਤੋਂ ਸੁਖਦਾਈ ਪਦਾਰਥ ਹੈ। ਇਸ ਪ੍ਰਕਾਰ ਕਹਿ ਪੰਕਜ ਬਦਨਾ, ਕਿਉਂ ਗੁਰੂ ਮਹਾਰਾਜ ਜੀ ਨੇ ਕਬਲ ਵਰਗੇ ਮੁਖ ਤੋਂ ਬਚਨ ਸਾਧੂ ਨੂੰ ਕਹੇ ਹਨ। ਆਨ ਥਾਨ ਗਮਨੇ ਸੁਖ ਸਦਨਾ, ਇਹ ਜੋ ਸੁਖਾਂ ਦੇ ਘਰ ਹਨ ਗੁਰੂ ਨਾਨਕ ਸਾਹਿਬ ਜੀ ਉੱਥੋਂ ਕਿਸੇ ਹੋਰ ਸਥਾਨ ਵੱਲ ਨੂੰ ਚਲੇ ਗਏ। ਦੋਹਰਾ ਚੰਡ ਪ੍ਰਚੰਡ ਅਖੰਡ ਬਡ, ਸੰਤੋਖ ਸਿੰਘ ਜੀ ਕਹਿੰਦੇ ਆ ਜਿਹੜੀ ਇਹ ਕਵਿਤਾ ਦੀ ਦਾਤੀ ਹੈ ਇਹ ਚੰਡੀ ਵਾਂਗੂ ਕਹਿੰਦੇ ਬੜੀ ਭਾਰੀ ਅਖੰਡ ਤੇਜ ਪ੍ਰਤਾਪ ਵਾਲੀ ਹੈ। ਜਗ ਮੰਡਲ ਖਲ ਖੰਡ, ਸੰਸਾਰ ਨੂੰ ਸੰਵਾਰਨ ਵਾਲੀ ਹੈ, ਮੂਰਖਾਂ ਨੂੰ ਟੁੱਟੇ ਟੁੱਟੇ ਕਰਨ ਵਾਲੀ ਹੈ। ਭੁਜ ਡੰਡਨ ਕੋ ਦੰਡ ਧਰ, ਭੁਜਾਂ ਡੰਡਿਆਂ ਵਰਤ ਜਿਹੜੀ ਮਜ਼ਬੂਤ ਉਹਨਾਂ ਵੀ ਤਨਕ ਧਾਰਨ ਕੀਤਾ ਹੈ। ਸਦਾ ਅਦੰਡ ਬਰ ਬੰਡ, ਹਮੇਸ਼ਾ ਡੰਡ ਤੋਂ ਰਹਿ ਤੇ ਬੜੀ ਬਰਵੰਡ ਬਲਵਾਨ ਹੈ ਇਹ ਕਵਿਤਾ ਦੀ ਦਾਤੀ ਸ਼ਕਤੀ। ਇਹ ਇਸ ਤਰ੍ਹਾਂ ਜੋ ਇੱਕ ਵਿਗਿਆਨ ਦਾ ਨਿਯਮ ਹੈ ਉਹਨੂੰ ਪੂਰਾ ਕੀਤਾ ਹੈ, ਅੰਤਰੀ ਪਰਮਾਰਥ ਰੂਪ ਦੇ ਵਿੱਚ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ। ਜਿਹੜੀ ਗੁਰਬਾਣੀ ਦੀ ਸੱਤਾ ਹੈ, ਗੁਰਬਾਣੀ ਦੀ ਸ਼ਕਤੀ ਉਹ ਕੈਸੀ ਹੈ, ਤਾਂ ਕਹਿੰਦੇ ਹਨ ਚੰਡ ਪ੍ਰਚੰਡ ਅਖੰਡ ਵੜ, ਜੋ ਇਸ ਸੰਸਾਰ ਦੇ ਵਿੱਚ ਕਹਿੰਦੇ ਅਖੰਡ ਕੱਟਣ ਤੋਂ ਰਹਿਤ ਬਹੁਤ ਬੜਾ ਬੜਾ ਤਿੱਖਾ ਤੇਜ ਪ੍ਰਤਾਪ ਵਾਲਾ ਅਗਿਆਨ ਹੈ, ਉਹਨੂੰ ਗੁਰਬਾਣੀ ਦੀ ਸੱਤਾ ਸ਼ਕਤੀ ਚੰਡਣ ਵਾਲੀ ਹੈ। ਜਗ ਮੰਡਨ ਖਲ ਖੰਡ, ਜਿਹੜਾ ਇਹ ਜੀਵ ਹੈ ਇਹਦੇ ਜੀਵਨ ਨੂੰ ਮੰਡਣ ਕੀ ਇਹ ਸਵਾਲ ਦੇਣ ਵਾਲੀ ਹੈ ਗੁਰਬਾਣੀ ਦੀ ਸੱਤਾ ਸ਼ਕਤੀ, ਤੇ ਖਲ ਖੰਡ ਜਿਹੜਾ ਮੂਰਖ ਸੁਭਾਅ ਹੈ ਉਹਨੂੰ ਵੀ ਨਾਸ਼ ਕਰ ਦੇਣ ਵਾਲੀ, ਚੰਗਾ ਸੁਭਾਅ ਬਖਸ਼ਣ ਵਾਲੀ ਹੈ ਗੁਰਬਾਣੀ ਦੀ ਵੀ ਇਹ ਸੱਤਾ। ਭੁਜ ਦੰਡਨ ਕੋ ਦੰਡ ਧਰ, ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਅਧਰਮੀ ਲੋਕ ਹੈ ਉਹਨਾਂ ਨੂੰ ਡੰਡਾ ਡੰਡ ਦੇਣ ਵਾਸਤੇ ਇਹਨੇ ਤੁਕਾਂ ਰੂਪੀ ਬਾਹਾਂ ਦੇ ਵਿੱਚ ਕਹਿੰਦੇ ਧਰਮ ਰੂਪੀ ਜਿਹੜਾ ਤਨਕ ਧਾਰਨ ਕੀਤਾ ਹੋਇਆ ਹੈ। ਸਦ ਅਦੰਡ ਬਰ ਖਾ ਬੰਡ, ਹਮੇਸ਼ਾ ਕਹਿੰਦੇ ਜਿਹੜੀ ਗੁਰਬਾਣੀ ਦੀ ਸੱਤਾ ਇਹ ਡੰਡ ਤੋਂ ਰਹਿ ਤੇ ਬਹੁਤ ਹੀ ਬਰਵੰਡ ਬਲਵਾਨ ਹੈ ਮਹਾਨ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਜੀ ਸੁਨ ਗੁਣ ਭਵਨ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਸਾਰੇ ਗੁਣਾਂ ਦੇ ਘਰ ਸੁਣਨਾ ਕਰੀਏ ਤਹਿ ਤੇ ਕੀਨ ਗੁਰੂ ਪੁਨ ਗਵਨ। ਜਿਹੜਾ ਕਿਰਾਂ ਨਾਵੇਂ ਪਹਾੜ ਸੀ ਉੱਥੇ ਸਾਧੂ ਨੂੰ ਮਿਲ ਕੇ ਬਚਨ ਬਿਲਾਸ ਕਰਕੇ ਉੱਥੋਂ ਮਹਾਰਾਜ ਨੇ ਫਿਰ ਅੱਗੇ ਚੱਲਣਾ ਕੀਤਾ ਸੀ। ਤਤ ਛਿਨ ਉਲਕਾ ਗਿਰ ਪਰ ਆਏ। ਗੁਰੂ ਅੰਗਦ ਸਾਹਿਬ ਮਹਾਰਾਜ ਉੱਥੋਂ ਚੱਲਦੇ ਬੜੀ ਛੇਤੀ ਜਿਸ ਪਹਾੜ ਦਾ ਨਾਮ ਉਲਕਾ ਸੀ ਉਸ ਉੱਪਰ ਆ ਪਹੁੰਚੇ। ਮਰਦਾਨੇ ਤਬ ਵਾਕ ਲਾਏ। ਉਸ ਵੇਲੇ ਮਰਦਾਨੇ ਜਿਨ੍ਹਾਂ ਤਦੋਂ ਬਚਨ ਕਹੇ ਸਤਿਗੁਰਾਂ ਨੇ, ਜਿਸ ਮਾਰਗ ਮੈਂ ਹਮ ਚੱਲ ਜਾਹੀ। ਗੁਰੂ ਨਾਨਕ ਸਾਹਿਬ ਜੀ, ਜਿਸ ਰਸਤੇ ਵਿੱਚ ਹੁਣ ਅਸੀਂ ਚਲੇ ਜਾ ਰਹੇ ਹਾਂ, ਕੌਣ ਦੇਸ਼ ਆਵਹਿ ਇਸ ਮਾਹੀ। ਇਸ ਰਸਤੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਦੇਸ਼ ਆਉ, ਕਿਹੜਾ ਇਲਾਕਾ ਆਊਗਾ। ਕਿਤਕ ਦਿਵਸ ਮੈਂ ਆਪਣੇ ਦੇਸ਼ਾ। ਮਹਾਰਾਜ ਦੱਸੋ ਵੀ ਕਿੰਨੇ ਕੁ ਦਿਨ ਵਿੱਚ ਆਪਣੇ ਇਲਾਕੇ ਵਿੱਚ, ਆਪਣੇ ਦੇਸ਼ ਵਿੱਚ, ਭਾਰਤ ਦੇ ਇਲਾਕੇ ਵਿੱਚ ਪਹੁੰਚਾਂਗੇ ਭਨੀਏ ਜਗਦੇਸ਼ਾ। ਆਪਾਂ ਪੁੱਜ ਜਾਵਾਂਗੇ ਜਗਤ ਦੇ ਮਾਲਕ, ਮੈਨੂੰ ਦੱਸ ਦਈਏ। ਸੁਣ ਕਰ ਸ੍ਰੀ ਪ੍ਰਭ ਗਿਰਾ ਉਚਾਰੀ। ਮਰਦਾਨੇ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਬਚਨ ਕਿਹਾ। ਬੰਦਰ ਆਹੈ ਘਰਾਟ ਅਗਾਰੀ। ਕਹਿੰਦੇ ਵੀ ਅੱਗੇ ਕਹਿੰਦੇ ਜਿਹੜੀ ਬੰਦਰਗਾਹ ਘਰਾਟ ਨਾਵੇਂ ਕਰਕੇ ਆਵੇ ਤਿਹ ਤੇ ਲਾਹਰ ਬੰਦਰ ਆਵੇ। ਉਸ ਤੋਂ ਅੱਗੇ ਕਹਿੰਦੇ ਜਿਹੜੀ ਹੈ ਨਾ ਲਾਹਰ ਨਾਵੇਂ ਬੰਦਰਗਾਹ ਆਵੇਗੀ। ਬਹਰੋ ਆਪਣੋ ਦੇਸ਼ ਦਿਸਾਵੇ। ਜਦੋਂ ਦੋ ਬੰਦਰਗਾਹਾਂ ਤੋਂ ਲੰਘ ਗਏ ਨਾ ਆਪਾਂ, ਘਰਾਟ ਬੰਦਰਗਾਹ ਤੇ ਲਾਹਰ ਬੰਦਰਗਾਹ, ਉਸ ਤੋਂ ਆਪਣਾ ਫਿਰ ਜਿਹੜਾ ਇਲਾਕਾ ਨਾ ਭਾਰਤ ਦਾ ਇਲਾਕਾ ਜਾਂ ਦਿਸਣ ਵਿੱਚ ਆ ਜਾਵੇਗਾ। ਕਿਤੀ ਦੂਰ ਪ੍ਰਭ ਸਦਨ ਹਮਾਰਾ। ਫਿਰ ਕਹਿਣ ਲੱਗਿਆ ਮਹਾਰਾਜ ਇੱਥੋਂ ਸਾਡਾ ਜਿਹੜਾ ਘਰ ਨਾ ਕਿੰਨੀ ਕੁ ਦੂਰ ਤੇ ਰਹਿ ਗਿਆ। ਮੁਝੇ ਪ੍ਰਮਾਣ ਬਤਾਵੋ ਸਾਰਾ। ਮਹਾਰਾਜ ਮੈਨੂੰ ਸਾਰਾ ਜਿਹੜਾ ਥੋੜਾ ਜਿਹਾ ਅੰਦਾਜ਼ਾ ਜਿਹਾ ਦੱਸ ਹੀ ਦਿਓ ਵੀ ਇੰਨੇ ਕੁ ਕੋਹਾ ਇੱਥੋਂ ਆਪਣਾ ਘਰ ਹੈਗਾ। ਬਿਗਸਤ ਬੋਲੇ ਬਚਨ ਗੁਸਾਈ। ਮਹਾਰਾਜ ਹੱਸਦੇ ਹੱਸਦੇ ਆ ਬਚਨ ਬੋਲੇ ਮਰਦਾ ਆਯੋ ਸਦਨ ਯਾਦ ਤੁਝ ਤਾਈ। ਮਰਦਾਨੇ ਤੂੰ ਆਪਣਾ ਜਿਹੜਾ ਘਰ ਹੈ ਤੈਨੂੰ ਯਾਦ ਆ ਗਿਆ। ਭਈ ਲਾਲਸਾ ਮਿਲਨੇ ਕੇਰੀ। ਮਰਦਾਨੇ ਤੂੰ ਆਪਣੇ ਘਰ ਦੇ ਜੀਆ ਜੰਤ ਨੂੰ ਮਿਲਣ ਦੀ ਤੇਰੀ ਇੱਛਾ ਹੋ ਗਈ, ਚਾਹਨਾ ਹੋ ਗਈ ਹੈ। ਦੇਹ ਪਹੁੰਚਾਏ ਤੁਝੇ ਬਿਨ ਦੇਰੀ। ਚਾਹਨਾ ਹੈ ਤੇ ਬਿਨਾਂ ਦੇਰੀ ਤੋਂ ਤੈਨੂੰ ਹੁਣੇ ਪਹੁੰਚਾ ਦਿੰਦੇ ਆਪਣੇ ਘਰ ਵਿੱਚ। ਮਿਲਹੋ ਕੁਟੰਬ ਸੰਗ ਹਰ ਖਾਇਆ। ਆਪਣੇ ਪਰਿਵਾਰ ਨਾਲ ਕਹਿੰਦੇ ਚੰਗੀ ਤਰ੍ਹਾਂ ਖੁਸ਼ ਹੋ ਕੇ ਕੱਛਾ ਮਾਰ ਕੇ ਮਿਲੀ ਜੁਲੀ। ਤਿੰਨ ਬਿਨ ਬਹੁਤ ਕਾਲ ਬਿਤਾਇਆ। ਉਹ ਪਰਿਵਾਰ ਨੂੰ ਮਿਲੇ ਚਲੇ ਤੋਂ ਬਗੈਰ ਤੂੰ ਬਹੁਤਾ ਸਮਾਂ ਮਿਲਾਇਆ ਲੰਘਾਇਆ ਹੈ। ਪ੍ਰਭ ਤੁਮ ਚੱਲ ਹੋ ਕੇ ਨਾਹੀ ਭਾਉਨ। ਨਾਨਾ ਕਹਿਣ ਲੱਗਿਆ ਮੇਰੇ ਨਾਲ ਤੁਸੀਂ ਮਹਾਰਾਜ ਚੱਲੋਗੇ ਕਿ ਨਹੀਂ ਘਰ ਚੱਲੋਗੇ। ਘਰ ਆਏ ਅਬ ਬਹੁਤਾ ਗੌਨ। ਕਿਉਂਕਿ ਬਹੁਤਾ ਆਪਾਂ ਮਹਾਰਾ ਹੁਣ ਫਿਰ ਤੁਰ ਕਰਕੇ ਇੱਧਰ ਉੱਧਰ ਆ ਗਏ ਹਾਂ ਵਾਪਸ। ਮਾਤ ਪਿਤਾ ਸੁਤ ਆਦਿਕ ਸਾਰੇ। ਆਪ ਜੀ ਦੇ ਮਾਤਾ ਪਿਤਾ, ਹੋਰ ਸ੍ਰੀ ਚੰਦ ਲਕਸ਼ਮੀ ਦਾਸ ਆਦਿਕ ਜਿਹੜੇ ਪੁੱਤਰ ਹਨ ਸਾਰੇ ਹੀ। ਚਹਿਤ ਮਿਲਨ ਕੋ ਅਧਿਕ ਤਿਹਾਰੇ। ਮਹਾਰਾ ਆਪ ਜੀ ਨੂੰ ਮਿਲਣ ਵਾਸਤੇ ਬਹੁਤਾ ਚਾਹੁੰਦੇ ਹੋਣਗੇ। ਸ੍ਰੀ ਗੁਰ ਭਾਣੇ ਹਮ ਹੈ ਕਰਤਾਰਾ। ਮਹਾਰਾ ਕਹਿੰਦੇ ਮਰਦਾਨੇ ਸਾਨੂੰ ਕਰਤਾਰ ਲੈ ਜਾਵੇ ਜਬ ਜਾਹੇ ਅਗਾਰਾ। ਸਾਨੂੰ ਕਰਤਾਰ ਲੈ ਜਾਵੇਗਾ ਕਰੇ ਉਸ ਵੇਲੇ ਕਰ ਅਸੀਂ ਚਲੇ ਜਾਵਾਂਗੇ। ਤੂੰ ਜੋ ਚਾਹਤ ਮੈਂ ਤੂਰਨ ਜਾਊਂ। ਤੂੰ ਜੇ ਚਾਹੁੰਦਾ ਵੀ ਮੈਂ ਛੇਤੀ ਦੇ ਕੇ ਘਰੇ ਚਲੇ ਜਾਵਾਂ। ਜਾਹੋ ਸਦਨ ਖਿਨ ਮੈਂ ਪਹੁੰਚਾ। ਕਹਿੰਦੇ ਅੱਖਾਂ ਮੀਂਹ ਖਿਨ ਵਿੱਚ ਹੀ ਪਹੁੰਚਾ ਦੇ, ਤੂੰ ਚਲਿਆ ਜਾ ਫਟਾਫਟ। ਹੇ ਪ੍ਰਭ ਮੈਂ ਤੁਮ ਸੰਗ ਸੁਹੇਲਾ। ਰੋਜ਼ਾਨਾ ਕਹਿਣ ਲੱਗਿਆ ਮਹਾਰਾ ਹੁਣ ਤਾਂ ਮੈਂ ਤੁਹਾਡੇ ਨਾਲ ਰਹਿ ਕੇ ਚੰਗਾ ਸੌਖਾ ਸਿਖਾਲਾ। ਅਬ ਮੁਝ ਦੇਵਨ ਲੱਗੇ ਧਕੇਲਾ। ਮਹਾਰਾ ਮੈਨੂੰ ਘਰ ਭੇਜ ਦੇ ਤੇ ਇਸ ਤਰ੍ਹਾਂ ਧੱਕਾ ਦੇਣ ਲੱਗਿਆ ਆਪਣੇ ਕੋਲੋਂ। ਤੁਮ ਬਿਨ ਕੈਸੇ ਜਾਓ ਨਾ ਸਦਨ। ਮਹਾਰਾ ਮੈਂ ਤਾਂ ਹੁਣ ਬਚਨ ਕਰਦਾ ਵੀ ਤੁਹਾਤੋਂ ਬਗੈਰ ਮੈਂ ਕੱਲਾ ਨੀ ਘਰ ਵਿੱਚ ਜਾਵਾਂਗਾ। ਰਹੋ ਪ੍ਰਸੰਨ ਬਿਲੋਕਤ ਬਦਨ। ਮੈਂ ਤਾਂ ਮਹਾਰਾ ਤੁਹਾਡਾ ਚਿਹਰਾ ਤੱਕ ਕੇ ਹਮੇਸ਼ਾ ਖੁਸ਼ ਰਹਿਣਾ ਹਾਂ। ਹਮ ਨਾ ਧਕੇਲਾ ਕੈਸੇ ਦੇ। ਕਹਿੰਦੇ ਮਰਦਾਨੇ ਅਸੀਂ ਤਾਂ ਤੈਨੂੰ ਕਦੇ ਧੱਕਾ ਕਿਵੇਂ ਵੀ ਦਿੰਦੇ ਨੀ ਹਾਂ। ਧਾਮ ਆਪ ਤੈ ਯਾਦ ਕਰੇ। ਜਿਹੜਾ ਆਪਣਾ ਘਰ ਹੈ ਤੂੰ ਆਪ ਹੀ ਯਾਦ ਕੀਤਾ, ਆਪ ਹੀ ਕਿਹਾ ਵੀ ਇੱਥੋਂ ਘਰ ਕਿੰਨੀ ਕੁ ਦੂਰ ਹੈ। ਜਾਂ ਤੇ ਤੁਝੇ ਪਹੁੰਚਾਵਨ ਹੇਤਾ, ਇਸ ਕਰਕੇ ਮਰਦਾਨੇ ਤੈਨੂੰ ਘਰ ਪਹੁੰਚਾਉਣ ਵਾਸਤੇ ਹਮਨੇ ਭਾਖਿਓ ਜਾਹੋ ਨਿਕੇਤਾ, ਤੈਨੂੰ ਕਹਿ ਦਿੱਤਾ ਸੀ ਜੇ ਤੂੰ ਘਰੇ ਜਾਣਾ ਚਾਹੁੰਦਾ ਛੇਤੀ ਭੇਜ ਦਿੰਦੇ, ਚਲਾ ਜਾ ਫਿਰ। ਦੋਹਰਾ ਹਾਂ ਤੋ ਸੁਭਾ ਇੱਕ ਬੂਝਿਓ, ਕਹਿਣ ਲੱਗਾ ਮਾਰਾ ਮੈਂ ਤਾਂ ਸੁੱਤੇ ਸਿਰ ਦੀ ਪੁੱਛ ਲਿਆ ਸੀ, ਯਾਦ ਨਕੀਨੋ ਧਾਮ, ਮਾਰਾ ਆਪਣਾ ਘਰ ਕੁਰ ਜੀ ਆਪਣਾ ਕੋਈ ਯਾਦ ਨੂੰ ਚੀਤਾ ਹੈ। ਮੋਹ ਟੂਟ ਮੋਰਾ ਗਯੋ, ਮਾਰਾ ਹੁਣ ਆਪ ਜੀ ਨਾਲ ਰਹਿ ਕੇ ਨਾ ਮੇਰਾ ਕਹਿੰਦੇ ਘਰ ਦਾ ਮੋਹ ਮੂਜਾ ਟੁੱਟ ਗਿਆ ਹੋਇਆ। ਸ੍ਰੀ ਪ੍ਰਭ ਤੋ ਪਦ ਸਾਮ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਰਹਿ ਕੇ ਮੇਰਾ ਹੁਣ ਮੋਹ ਟੁੱਟ ਗਿਆ ਹੋਇਆ। ਚੌਪਈ ਜਿਤ ਕੋ ਰਾਵਰ ਚੱਲੋ ਅਗਾ, ਇਸ ਕਰਕੇ ਮਾਰਾ ਜਿਸ ਤਰਫ ਹੀ ਆਪ ਅੱਗੇ ਅੱਗੇ ਚੱਲੋਗੇ ਤਿਸ ਹੀ ਦਿਸ਼ ਮੈਂ ਜਾਉ ਪਿਛਾਰੀ, ਮੈਂ ਮਾਰਾ ਪਿੱਛੇ ਪਿੱਛੇ ਉਸੇ ਤਰਸ ਨੂੰ ਚਲੇ ਆਵਾਂਗਾ। ਆਪਣਾ ਛੋਡਾ ਸੰਗ ਤੁਮਾਰਾ, ਗੁਰੂ ਨਾਨਕ ਸਾਹਿਬ ਹੁਣ ਜਿੰਨਾ ਚਿਰ ਮੈਂ ਜਾਉਣਾ ਤੁਹਾਡਾ ਸਾਥ ਨਹੀਂ ਛੱਡਾਂਗਾ। ਤੁਮ ਕਰਨਾ ਤੇ ਸਰਬ ਨਿਹਾਰਾ, ਤੁਹਾਡੀ ਕਿਰਪਾ ਨਾਲ ਮਾਰਾ ਸਾਰੇ ਸਿੱਧ ਨਾਥ ਦੇਖ ਲਿਆ, ਪ੍ਰਹਿਲਾਦ ਭਗਤ ਨੂੰ ਭਗਤ ਸਭ ਤੱਕ ਲਏ ਹੈ। ਸੁਨੇ ਖੰਡ ਨੌ ਜੰਬੂ ਦੀਪਾ, ਮਾਰਾ ਜਿਹੜਾ ਜੰਬੂ ਦੀਪ ਹੈ ਉਹਦੇ ਵਿੱਚ ਨੌ ਖੰਡ ਮੈਂ ਧਰਤੀ ਦੇ ਨੌ ਹਿੱਸੇ ਸੁਣੇ। ਸੋ ਦਿਖਾਓ ਬੇਦੀ ਕੁਲ ਟੀਕਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ਕ ਰੂਪ ਉਹ ਨੌ ਖੰਡ ਵੀ ਮੈਨੂੰ ਧਰਤੀ ਦੇ ਦਿਖਾ ਦੇਵੋ। ਤਿੰਨ ਹੈ ਬਿਲੋਕਨ ਕੀ ਆ ਬਿਲਾਖਾ, ਨੌ ਖੰਡਾਂ ਨੂੰ ਮਾਰਾ ਦੇਖਣ ਦੀ ਮੇਰੀ ਇੱਛਾ ਹੈ। ਤੁਮ ਸਮਰੱਥ ਪੂਰਾ ਹੋ ਸਭ ਕਾਂਖਾ, ਮਾਰਾ ਸਰਵ ਸ਼ਕਤੀਵਾਨ ਤੇ ਮੇਰੀ ਇੱਛਾ ਦਿਲ ਦੀ ਪੂਰੀ ਕਰ ਦਿਓ। ਸੁਣਿਓ ਸ੍ਰੀ ਗੁਰ ਬੈਨ ਅਲਾਇਓ, ਗੁਰੂ ਮਹਾਰਾ ਨੇ ਸੁਣ ਕੇ ਇਸ ਤਰ੍ਹਾਂ ਮਰਦਾਨੇ ਨੂੰ ਬਚਨ ਕਿਹਾ, ਕਹਿਓ ਨਾ ਤੇਰੋ ਜਾਤ ਹਟਾਇਓ, ਵੀ ਮਰਦਾਨਿਆ ਸਾਡਾ ਤੂੰ ਰਾਗੀ ਰਵਾਨ, ਤੇਰਾ ਕਿਹਾ ਹੋਇਆ ਅਸੀਂ ਮੋੜਦੇ ਨਹੀਂ। ਚੱਲ ਨਵਖੰਡ ਜੇ ਤੁਝੇ ਦਿਖਾਵੇ, ਚੱਲ ਵੀ ਮਰਦਾਨਿਆ ਤੈਨੂੰ ਜਿਹੜੇ ਨਵਖੰਡ ਹੈਗੇ ਉਹ ਵੀ ਦਿਖਾਈ ਦਿੰਨੇ ਆ। ਕਰ ਹੋ ਸੈਲ ਜੇਤੀ ਮਨ ਭਾਵੇ, ਤੇਰਾ ਮਨ ਨੂੰ ਪਾਉਂਦਾ ਉਹਨੇ ਖੁੱਲੀ ਸ਼ੈਲ ਛਪੱਟਾ ਕਰ, ਅਸ ਕਹਿ ਗਮਨ ਕੀਓ ਜਗਨਾਥਾ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜੋ ਸੰਸਾਰ ਦੇ ਮਾਲਕ, ਉਹਨਾਂ ਨੇ ਮਰਦਾਨੇ ਨੂੰ ਕਹਿ ਕੇ ਚਲਣਾ ਕੀਤਾ। ਮੁਝ ਮਰਦਾਨੇ ਕੋਲੇ ਸਾਥਾ, ਬਾਲਾ ਜੀ ਕਹਿੰਦੇ ਇੱਕ ਤਾਂ ਮੈਨੂੰ ਨਾਲ ਲਿਆ, ਦੂਜਾ ਮਰਦਾਨਾ ਵੀ ਨਾਲ ਹੀ ਲਿਆ ਹੋਇਆ। ਖੰਡ ਇਲਾਬਰਤ ਜਿਹ ਕੋ ਨਾਮੂ, ਜਿਸ ਕਹਿੰਦੇ ਖੰਡ ਦਾ ਨਾਂ ਇਲਾਬਰਤ ਸੀ, ਤੇਹ ਮਹਿ ਤੂਰਨ ਗੇ ਸੁਖ ਧਾਮੂ, ਸੁਖਾਂ ਦੇ ਘਰ ਰੂ। ਸਤਿਗੁਰੂ ਜੀ ਕਹਿੰਦੇ ਉਹ ਬੜੀ ਛੇਤੀ ਚਲੇ ਗਏ, ਯਾਨੀ ਆਸਾਮ ਵਿੱਚ ਆ ਗਏ ਹਨ ਗੁਰੂ ਮਹਾਰਾਜ ਜੀ। ਕੋਟਿਕ ਸ਼ੇਰ ਹੁਤੋ ਇੱਕ ਥਾਈ, ਇਸ ਤਰ੍ਹਾਂ ਕਹਿੰਦੇ ਇੱਥੇ ਕਹਿੰਦੇ ਇੱਕ ਸ਼ੇਰਾਂ ਦਾ ਬੜਾ ਭਾਰੀ ਕੋਟ ਸੀ, ਭਾਵ ਇੱਕ ਪਹਾੜ ਜਾਂ ਚਾਰ ਸ਼ੇਰੇ ਸੀ, ਜਿਹਦੇ ਵਿਚਕਾਰ ਇਸ ਤਰ੍ਹਾਂ ਸ਼ੇਰ ਹੀ ਸ਼ੇਰ ਰਹਿੰਦੇ ਸਨ। ਜਾਏ ਤਹਾਂ ਬੈਠੇ ਗੋਸਾਈਂ, ਜਗਤ ਦੇ ਮਾਲਕ ਜਿੱਥੇ ਕਰੋੜਾਂ ਸ਼ੇਰ ਹੈ ਜਾਂ ਉਹ ਜਿੱਥੇ ਸ਼ੇਰਾਂ ਦਾ ਕਿਲਾ ਜਾਏ ਉੱਥੇ ਜਾ ਬੈਠੇ ਹਨ। ਮਰਦਾਨੇ ਤੇ ਸ਼ਬਦ ਪੜਾਇਓ, ਗੁਰੂ ਮਹਾਰਾਜ ਨੇ ਮਰਦਾਨੇ ਤੋਂ ਗੁਰਬਾਣੀ ਦਾ ਸ਼ਬਦ ਪੜਾਇਆ, ਕੀਰਤਨ ਕਰਵਾਇਆ, ਉੱਚੇ ਸੁਰਸੋਂ ਰਾਗ ਗਵਾਇਓ, ਬੜੀ ਉੱਚੀ ਆਵਾਜ਼ ਦੇ ਨਾਲ ਰਾਗ ਵਿੱਚ ਸ਼ਬਦ ਗਵਾਇਆ ਹੈ ਮਹਾਰਾਜ ਨੇ। ਸੁਣਿਓ ਸ਼ਬਦ ਸੋ ਸਿੰਘਨ ਜਬ ਹੀ, ਉਹ ਸ਼ੇਰਾਂ ਨੇ ਗੁਰਬਾਣੀ ਦਾ ਸ਼ਬਦ ਦਾ ਕੀਰਤਨ ਸੁਣਿਆ ਹੈ। ਔਰ ਨਿਰਮਲ ਤਿੰਨ ਕੇ ਭੇ ਤਬ ਹੀ, ਉਹ ਗੁਰਬਾਣੀ ਦੇ ਸ਼ਬਦ ਦੀ ਕਲਾ ਵਰਤੀ ਹੈ, ਸਾਰਿਆਂ ਸ਼ੇਰਾਂ ਦੇ ਜਿਹੜੇ ਹਿਰਦੇ ਨਿਰਮਲ ਹੋ ਗਏ, ਸਾਫ ਹੋ ਗਏ ਹਨ। ਮਿਲ ਸਭ ਆਏ ਸੀਸ ਝੁਕਾਇਓ, ਜਿੰਨੇ ਸ਼ੇਰ ਸੀ ਸਾਰੇ ਇਕੱਠਿਆਂ ਹੋ ਗਏ, ਆ ਕੇ ਮਹਾਰਾਜ ਨੂੰ ਸਿਰ ਝੁਕਾਇਆ ਉਹਨਾਂ ਨੇ। ਪੈਸੇ ਜਪ ਗੁਰ ਬਚਨ ਲਾਇਓ, ਜਦੋਂ ਇਹ ਸਾਰੇ ਸ਼ੇਰ ਜੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਹੈ, ਕੋ ਤੁਮ ਹੋ ਕਿਉਂ ਕਰ ਚੱਲ ਆਏ, ਕਹਿੰਦੇ ਵੀ ਤੁਸੀਂ ਕੌਣ ਜਾਣੋ ਕਿਵਿਆਂ ਚੱਲ ਕੇ ਸਾਰੇ ਹੀ ਆ ਗਏ। ਦੇਹੋ ਆਪਣੋ ਨਾਮ ਬਤਾਏ, ਆਪਣਾ ਨਾਮ ਵੀ ਸਾਨੂੰ ਦੱਸੋ ਵੀ ਤੁਹਾਨੂੰ ਕੀ ਕਿਹਾ ਜਾਂਦਾ ਹੈ। ਬੋਲਣ ਸ਼ਕਤ ਦਰਸ ਤੇ ਹੋਈ, ਗੁਰੂ ਮਹਾਰਾਜ ਦੇ ਸ਼ੇਰਾਂ ਨੇ ਦਰਸ਼ਨ ਕਰ ਲਏ, ਜਿਸ ਕਰਕੇ ਕਹਿੰਦੇ ਮਨੁੱਖਾਂ ਵਾਂਗੂ ਬੋਲਣ ਦੀ ਸ਼ਕਤੀ ਇਹਨਾਂ ਵਿੱਚ ਹੋਇਆ ਈ। ਬੋਲੇ ਹੱਥ ਬੰਦ ਕਰ ਦੋਈ, ਹਾਂ ਸਾਰੇ ਸ਼ੇਰ ਕਹਿੰਦੇ ਦੋਵੇਂ ਹੱਥ ਜੇ ਜੋੜ ਕਿਉਂ ਬੋਲੇ ਹਨ। ਆਹ ਤਾਮਸੀ ਜੂਨ ਹਮਾਰੀ, ਗੁਰੂ ਨਾਨਕ ਸਾਹਿਬ ਸਾਡੀ ਜਿਹੜੀ ਜੂਨ ਆ ਉਹ ਤਮੋ ਗੁਣ ਸੁਭਾਅ ਵਾਲੀ ਹੈ, ਭਾਵ ਅਸੀਂ ਬਹੁਤੇ ਕ੍ਰੋਧੀ ਹੈ, ਬਹੁਤ ਸੀ ਹਿੰਸਾ ਕਰਨ ਵਾਲੇ ਹੈ, ਜੀ ਮਾਰਨ ਵਾਲੇ ਹਾਂ। ਪਾਈ ਕਰੇ ਜੋ ਪਾਪ ਪਿਛਾਰੀ, ਪਿਛਲੇ ਜਨਮਾਂ ਵਿੱਚ ਜਿਹੜੇ ਬਹੁਤੇ ਪਾਪ ਕੀਤੇ, ਜਿਸ ਕਰਕੇ ਬਹੁਤ ਹੀ ਮਾਰਾ ਤਮੋ ਗੁਣੀ ਦੇਹੀ ਅਸੀਂ ਪਾਈ ਹੈ। ਤੁਮਰੀ ਸ਼ਰਨ ਪਰੇ ਤੇ ਅਬ ਹੀ, ਮਹਾਰਾਜ ਤੁਹਾਡੀ ਅਸੀਂ ਆ ਕੇ ਚਰਨ ਸ਼ਰਨ ਪੈ ਗਏ ਹਾਂ। ਸੋ ਕਲ ਮਲ ਨਾਸਹਗੇ ਸਭ ਹੀ, ਸਾਨੂੰ ਯਕੀਨ ਹੋਇਆ ਵੀ ਪਿਛਲੇ ਜਨਮਾਂ ਦੇ ਪਾਪ ਜੋ ਕੀਤੇ ਜਿਨ੍ਹਾਂ ਕਰਕੇ ਆ ਮਾਰਾ ਭੈੜੀ ਜੂਨ ਬੁਰਾਈ ਹੈ, ਵੱਡ ਵੱਡ ਖਾਨੇ ਗੁਰੂ ਉਹ ਉਹਦੀ ਗਤੀ ਹੋ ਜਾਏ, ਉੱਥੋਂ ਛੁੱਟ ਜਾਵਾਂਗੇ। ਉਚਾਰੀ ਫਿਰ ਪੁੱਛਣ ਵਾਸਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਬਚਨ ਕਿਹਾ, ਕਿਉਂ ਕਰ ਹੋਵਤ ਗੁਜਰਤ ਮਾਰੀ, ਕਹਿੰਦੇ ਕਰੋੜਾਂ ਦੀ ਗਿਣਤੀ ਵੀ ਤੁਸੀਂ ਸ਼ੇਰ ਹੋ, ਤੁਹਾਡਾ ਕਹਿੰਦੇ ਗੁਜ਼ਾਰਾ ਕਿਵੇਂ ਹੁੰਦਾ, ਪਲ ਖਾਣਾ ਪੀਣਾ ਕਿਵੇਂ ਹੁੰਦਾ ਹੈ। ਸੁਣ ਹੋ ਸੰਤ ਬਿਰ ਤੰਤ ਹਮਾਰਾ, ਸਾਰੇ ਕਹਿਣ ਲੱਗੇ ਤੁਸੀਂ ਮਹਾਰਾ ਸਾਧੂ ਹਾਂ, ਸਾਰਾ ਪ੍ਰਸੰਗ ਸਾਡਾ ਸੁਣ ਲੋ। ਬਹੁ ਦਿਨ ਬੀਤਾ ਹੈ ਬਿਨਾ ਆਹਾਰਾ, ਮਹਾਰਾ ਸੱਚ ਤਾਂ ਇਹ ਹੈ ਬਿਨਾ ਕੁਝ ਖਾਧੇ ਪੀਤੇ ਬਹੁਤ ਦਿਨ ਲੰਘ ਜਾਂਦੇ। ਸੌ ਯੋਜਨ ਇਸ ਬਨ ਕੇ ਮਾਹੀ, ਆ ਜਿਹੜਾ ਜੰਗਲ ਹੈ ਨਾ ਚਾਰ ਛਪੇਰੇ ਦੇ, ਸੌ ਯੋਜਨ ਤੱਕ ਜਾਣੀ 400 ਕੋਹਾਂ ਤੱਕ ਖਾਏ ਪਸ਼ੂ ਰਹਿਓ ਅਬ ਨਾਹੀ, ਸਭ ਅਸੀਂ ਸ਼ੇਰਾਂ ਨੇ ਪਸ਼ੂ ਡੰਗਰ ਪੰਛੀ ਖਾ ਲਏ ਹੈ, ਕੋਈ 400 ਕੋਹ ਵਿੱਚ ਕੁਝ ਨਹੀਂ ਹੈਗਾ ਹੈ। ਅਬ ਹਮ ਬੀਚ ਜਾਨ ਉਲਗਾਵੇ, ਹੁਣ ਮਹਾਰਾਜ ਜਿਹੜਾ ਸਾਡੇ ਸ਼ੇਰਾਂ ਵਿੱਚੋਂ ਨੀਂਦੇ ਕਰਕੇ ਉਂਗਲ ਗਾਉਣ ਲੱਗ ਜਾਂਦਾ ਹੈ, ਦੇਖੋ ਤਤਸ਼ਿਨ ਸਭ ਮਿਲ ਖਾਵੇ, ਉਹਨੂੰ ਅਸੀਂ ਪੈ ਜਾਂਦੇ ਹਾਂ, ਉਹਨੂੰ ਮਿਲ ਕੇ ਸਾਰੇ ਪਾੜ ਕੇ ਖਾ ਜਾਂਦੇ ਹਾਂ। ਜਾਗਤ ਰਹਿ ਸਦਾ ਹਮ ਠੰਡ, ਮੈਨੂੰ ਨਾ ਮਾਰ ਜਾਏ, ਇਸ ਕਰਕੇ ਅਸੀਂ ਖੜੋਤੇ ਹੋਏ ਹਮੇਸ਼ਾ ਸਾਰੇ ਜਾਗਦੇ ਰਹਿੰਦੇ, ਇੱਕ ਦੂਸਰੇ ਤੋਂ ਡਰਦੇ। ਕਰ ਹੈ ਪਰਸਪਰ ਭੈ ਹੋਏ ਗਾਢੇ, ਕਹਿੰਦੇ ਆਪੋ ਵਿੱਚ ਇੱਕ ਦੂਸਰੇ ਤੋਂ ਤਕੜਾ ਭੈ ਕਰਦੇ ਆ, ਵੀ ਜੇ ਸੌ ਗਿਆ ਬਸ ਮੇਰੀ ਜਾਨ ਨੀ, ਮੈਂ ਮਰ ਗਿਆ। ਮਨ ਨਿਰਮਲ ਭਾ ਦਰਸ ਤੁਮਾਰਾ, ਤੁਹਾਡਾ ਦਰਸ਼ਨ ਕਰਕੇ ਅੱਜ ਸਾਡਾ ਮਨ ਜਿਹੜਾ ਬਹੁਤ ਪਵਿੱਤਰ ਨਿਰਮਲ ਹੋ ਗਿਆ। ਸ਼ੁਭ ਗਤ ਕਰ ਹੋਏ ਗੁਰੂ ਹਮਾਰ, ਤੁਸੀਂ ਮਹਾਰਾਜ ਸਾਡੇ ਗੁਰੂ ਹੋ ਕੇ ਸਾਡੀ ਚੰਗੀ ਗਤੀ ਚੰਗੀ ਹਾਲਤ ਕਰ ਦਈਏ, ਸਾਨੂੰ ਮੁਕਤ ਕਰ ਦਈਏ। ਸੁਣ ਤੋ ਬਿਨੈ ਕਹਿ ਬਾਨੀ ਨੋਨੀ, ਸਵੇਰੇ ਇਹਨਾਂ ਦੀ ਬੇਨਤੀ ਦੇ ਲਫ਼ਜ਼ ਸੁਣ ਕੇ ਮਹਾਰਾਜ ਨੇ ਬਹੁਤ ਸੁੰਦਰ ਬਚਨ ਬਾਣੀ ਕਹੇ। ਤੁਮਕੋ ਦੇਵਹ ਮਾਨੁਖ ਜੋਨੀ, ਕਹਿੰਦੇ ਵੀ ਚੰਗਾ ਜੇ ਤੁਸੀਂ ਬੇਨਤੀ ਕਰਦੇ ਆ ਫਿਰ ਤੁਹਾਨੂੰ ਮਨੁੱਖ ਜੋਨੀ ਅਸੀਂ ਦੇ ਦਿੰਦੇ ਹਾਂ। ਤਬ ਸਿੱਖੀ ਗੁਰ ਕੀ ਜੇ ਕਮਾਵੋ, ਬਈ ਜੇ ਤੁਸੀਂ ਇਸ ਤਰ੍ਹਾਂ ਮਨੁੱਖ ਸਰੀਰ ਵਿੱਚ ਹੋ ਕੇ ਗੁਰੂ ਦੀ ਸਿੱਖੀ ਕਮਾਓਗੇ, ਬਿਨ ਸੰਦੇਹ ਕੇਵਲ ਤੁਮ ਪਾਵੋ, ਸੰਸਾ ਕਰਨ ਦੀ ਲੋੜ ਬਿਨਾ ਸੰਸੇ ਤੁਸੀਂ ਕੇਵਲ ਮੁਕਤੀ ਪਾ ਲਓਗੇ। ਸਿੰਘ ਜੂਨ ਤੁਮਰੀ ਛੁੱਟ ਜਾ ਹੈ, ਕਹਿੰਦੇ ਵੀ ਆ ਸ਼ੇਰਾਂ ਵਾਲੀ ਜਿਹੜੀ ਤੁਹਾਡੀ ਜੂਨ ਹੈ ਹੁਣੇ ਹੀ ਛੁੱਟ ਜਾਏਗੀ, ਮਾਨੁਖ ਜੂਨੀ ਪ੍ਰਾਪਤ ਹੋਇਆ, ਹੁਣੇ ਤੁਹਾਨੂੰ ਮਨੁੱਖ ਜੂਨੀ ਮਨੁੱਖ ਸਰੀਰ ਪ੍ਰਾਪਤ ਹੋ ਜਾਏਗਾ। ਸ਼ਬਦ ਅਭਿਆਸ ਕਰੋਗੇ ਜਬ ਹੀ, ਮਨੁੱਖ ਸਰੀਰ ਵਿੱਚ ਹੋ ਕੇ ਜਦੋਂ ਸਿੱਖੀ ਧਾਰ ਕੇ ਤੁਸੀਂ ਸ਼ਬਦ ਅਭਿਆਸ ਕਰੋਗੇ, ਤਨ ਹੰਤਾ ਛੁੱਟ ਹੋਏਗਾ ਤਬ ਹੀ, ਉਸ ਵੇਲੇ ਸਰੀਰ ਦੀ ਹੰਗਤਾ ਛੁੱਟ ਜਾਏਗੀ, ਜਦੋਂ ਸਰੀਰ ਦੀ ਹੰਗਤਾ ਛੁੱਟ ਗਈ ਮੈਂ ਮੇਰੀ ਛੁਟਗੀ ਤਦੋਂ ਤੁਹਾਡੀ ਫਿਰ ਕਦੇ ਮੁਕਤੀ ਹੋ ਜਾਏਗੀ। ਅਸ ਕਹਿ ਵਿਦਾ ਹੋਏ ਜਗ ਸਾਈ, ਇਸ ਤਰ੍ਹਾਂ ਕਹਿੰਦੇ ਜਗਤ ਦੇ ਮਾਲਕ ਕਹਿ ਕੇ ਉੱਥੋਂ ਅੱਗੇ ਵਿਦਾ ਹੋ ਗਏ ਚੱਲ ਪਏ। ਕਮਨੇ ਨਗਰ ਹੁਤੋ ਜਿਹ ਥਾਈ, ਇਸ ਥਾਂ ਤੇ ਕਹਿੰਦੇ ਬਹੁਤ ਵੱਡਾ ਨਗਰ ਸੀ, ਉਸ ਸਥਾਨ ਤੇ ਆ ਪਹੁੰਚੇ ਮਹਾਰਾਜ, ਪੈਸੇ ਵਹਿਰ ਸਮੀਪ ਸੁਪੁਰ ਕੇ, ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਸ਼ਹਿਰ ਤੋਂ ਬਾਹਰ ਬਾਹਰ ਬੈਠੇ ਭਾਈ ਦਵਿੰਦਰ ਸਿੰਘ ਜੀ ਨੇ ਇੱਕ ਗੁਰੂ ਮਹਾਰਾਜ ਦੇ ਉਹ ਦਸ ਗੁਰਾਂ ਦਾ ਇਤਿਹਾਸ ਲਿਖਿਆ ਜਿਸ ਦਾ ਨਾਮ ਦਸ ਗੁਰ ਜੋਤ ਦਿਵਾਕਰ ਹੈ। ਉਹਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਨੇ ਖੁਲਾਸਾ ਕੀਤਾ ਵੀ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਬਚਨ ਨਾਲ ਫਿਰ ਇਹਨਾਂ ਨੇ ਜਿੱਥੇ ਚੂੜ ਕਾਣਾ ਮੰਡੀ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਉਹ ਸੱਚਾ ਸੌਦੇ ਵਾਸਤੇ ਰਸ ਪਾਣੀ ਲਿਆ ਕੇ ਸਾਧੂਆਂ ਨੂੰ ਦਿੱਤਾ ਸੀ, ਇਸ ਇਲਾਕੇ ਦੇ ਆਸੇ ਪਾਸੇ ਇਹਨਾਂ ਨੇ ਮਨੁੱਖ ਸਰੀਰ ਧਾਰਨ ਕੀਤੇ ਸੀ। ਫਿਰ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਇਹਨਾਂ ਨੇ ਸਿੱਖੀ ਧਾਰੀ ਸੀ ਅਤੇ ਉਹ ਮੁਕਤ ਹੋਏ ਸੀ ਸ਼ੇਰ। ਇਸ ਤਰ੍ਹਾਂ ਥੋੜ੍ਹਾ ਜਿਹਾ ਉਹਨਾਂ ਨੇ ਪ੍ਰਸੰਗ ਵਿਸ਼ੇਸ਼ ਖੋਜ ਕਰਕੇ ਲਿਖਿਆ ਹੈ। ਨਰ ਆਏ ਦਰਸ਼ਨ ਹਿਤ ਗੁਰ ਕੇ। ਫਿਰ ਇਸ ਤਰ੍ਹਾਂ ਜਿਹੜੇ ਉਹ ਸ਼ਹਿਰ ਦੇ ਲੋਕ ਹੈ ਮਿਲ ਜੁਲ ਕੇ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਕੇ ਆਏ। ਕਹਿਣ ਲੱਗੇ ਤੁਮ ਕਿਹ ਬਿਦ ਆਏ। ਕਹਿਣ ਲੱਗੇ ਮਹਾਰਾਜ ਤੁਸੀਂ ਇਸ ਤਰ੍ਹਾਂ ਕਿਵੇਂ ਸਹੀ ਸਲਾਮਤ ਆ ਗਏ। ਕਿਨਹੂ ਸਿੰਘ ਨਾ ਮਗ ਮਹਿ ਖਾਏ। ਰਸਤੇ ਵਿੱਚ ਤਾਂ ਮਹਾਰਾਜ ਕਰੋੜਾਂ ਹੀ ਸ਼ੇਰ ਰਹਿੰਦੇ, ਉਹਨਾਂ ਨੇ ਨੀ ਤੁਸੀਂ ਤੁਹਾਨੂੰ ਛਕਿਆ, ਕਿਸੇ ਨੇ ਖਤਮ ਕੀਤਾ। ਸੌ ਯੋਜਨ ਲਾ ਪਸ ਨਰ ਕੋ, ਕਿਉਂਕਿ ਸੌ ਯੋਜਨ ਚਾਰ ਸੌ ਕੋਹਾਂ ਤੱਕ ਕੋਈ ਵੀ ਪਸ਼ੂ ਜਾਂ ਪੰਛੀ ਛੋਡਿਓ ਕਛ ਨਾ ਖਾਏਗੇ। ਸੋ ਏਡੇ ਮਾਰਾ ਕਰੋੜੇ ਭਿਆਨ ਸ਼ੇਰ ਕਹਿ ਸਭ ਖਾ ਪੀ ਗਏ, ਕੁਝ ਨਹੀਂ ਛੱਡਿਆ ਉਹਨਾਂ ਨੇ। ਹਮਨਾ ਨਗਰ ਪਾਏ ਗਿਰ ਉਪਰ। ਅਸੀਂ ਤਾਂ ਮਾਰਾ ਉਹਨਾਂ ਤੋਂ ਬਚਾ ਕਰਨ ਵਾਸਤੇ ਨਾ ਸ਼ੇਰਾਂ ਤੋਂ ਵੱਡੇ ਪਹਾੜ ਤੇ ਆਪਣੇ ਘਰ ਮਕਾਨ ਬਣਾਏ। ਰਹਿਤ ਸੋ ਜਗ ਹੋਇ ਤੋਪਨ ਕੋ ਧਰ। ਇਸ ਤਰ੍ਹਾਂ ਕਹਿੰਦੇ ਤੋਪਾਂ ਤੋਂ ਰੱਖ ਕੇ ਤੇ ਹਮੇਸ਼ਾ ਸਾਵਧਾਨ ਰਹਿੰਦੇ ਤੋਪਨ। ਤੋਪਨ ਕੋ ਧਰ ਪਹਿਲਾਂ ਕੀ ਹੈ? ਰਹਿਤ ਸੋ ਜਗ ਹੋਇ ਤੋਪਨ ਕੋ ਧਰ। ਹਮੇਸ਼ਾ ਕਹਿੰਦੇ ਤੋਪਾਂ ਧਾਰ ਕੇ ਰੱਖ ਕੇ ਤੇ ਜਾਗਦੇ ਰਹਿੰਦੇ ਸਾਵਧਾਨ ਰਹਿੰਦੇ ਹਾਂ। ਜਬ ਆਵੇ ਹੈ ਛੋਡਾ ਹੈ ਇੱਕ ਬਾਰੇ। ਜਦੋਂ ਕਿਤੇ ਉਹ ਸ਼ੇਰ ਮਹਾਰਾਜ ਸਾਡੇ ਘਰਾਂ ਵੱਲ ਨੂੰ ਆਉਂਦੇ ਇੱਕੋ ਵਾਰੀ ਅਸੀਂ ਤੋਪਾਂ ਦੇ ਗੋਲੇ ਛੱਡ ਦਿੰਦੇ। ਤੁਨਕੋ ਮੋਰਾ ਹੈ ਗੋਲੇ ਨ ਮਾਰੇ। ਤੋਪਾਂ ਦੇ ਗੋਲੀਆਂ ਗੋਲੇ ਜੇ ਮਾਰ ਕੇ ਉਹਨਾਂ ਨੂੰ ਪਿੱਛੇ ਨੂੰ ਮੋੜਦੇ ਆ, ਨਹੀਂ ਤਾਂ ਬੜੇ ਭੈੜੇ ਆ ਉਹ ਸ਼ੇਰ। ਗੁਰੂ ਕਹੇ ਹਮ ਗਏ ਤਿੰਨ ਪਾਸਾ। ਗੁਰੂ ਮਹਾਰਾਜ ਕਹਿੰਦੇ ਵੀ ਉਹ ਸ਼ੇਰਾਂ ਕੋਲ ਅਸੀਂ ਆਪ ਹੀ ਚਲੇ ਗਏ ਸੀ। ਸੋ ਹਿੰਸਾ ਤੇ ਭਏ ਨਿਰਾਸ਼ਾ। ਸ਼ੇਰ ਹੁਣ ਮਾਰਨ ਵੱਲੋਂ ਕਹਿੰਦੇ ਨਿਰਾਸ਼ ਹੋ ਗਏ, ਹੁਣ ਨੀ ਕਿਸੇ ਨੂੰ ਉਹ ਮਾਰਨਗੇ। ਹਮ ਸਭ ਹੀ ਕੋ ਸਿੱਖ ਕਰ ਆਏ। ਅਸੀਂ ਤਾਂ ਸਾਰੇ ਸ਼ੇਰਾਂ ਨੂੰ ਆਪਣੇ ਵੀ ਸਿੱਖ ਬਣਾ ਕੇ ਆ ਗਏ। ਕਿਤਕ ਕਾਲ ਮਹਿ ਸਭ ਨਰ ਜਾ ਮਰ ਜਾਏ। ਕੋਈ ਸਮਾਂ ਤੋਂ ਬਾਅਦ ਉਹ ਸਾਰੇ ਸ਼ੇਰਾਂ ਨੇ ਮਰ ਮੁਰ ਜਾਣਾ ਹੈ। ਪੁਰ ਕੇ ਨਰ ਸੁਣ ਸੁਣ ਕਰ ਇਹ ਗਾਥਾ। ਜਿਹੜੇ ਸ਼ਹਿਰ ਦੇ ਲੋਕ ਹੈ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਸੁਣੀ ਹੈ। ਗੁਰ ਕੇ ਚਰਨ ਧਰੈ ਨਿਜ ਮਾਥਾ। ਸਾਰੇ ਸ਼ਹਿਰ ਦੇ ਲੋਕ ਮਹਾਰਾਜ ਦੇ ਚਰਨਾਂ ਤੇ ਮੱਥੇ ਰੱਖ ਰਹੇ। ਕਹੈ ਸੋ ਤਿੰਨ ਕੋ ਦੁੱਖ ਥੋ ਭਾਰੀ। ਲੱਗਿਆ ਮਹਾਰਾਜ ਕਰੋੜਾਂ ਸ਼ੇਰਾਂ ਦਾ ਸਾਨੂੰ ਭਾਰੀ ਦੁੱਖ ਹੈ ਸੀ। ਸੋ ਰਾਵਰ ਕੀਨੋ ਨਿਰਵਾਰੀ। ਉਹ ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਸਾਡਾ ਦੂਰ ਕਰ ਦਿੱਤਾ ਹੈ। ਪੂਰਨ ਸੰਤ ਕਲਾ ਧਰ ਪੂਰੀ। ਆਪ ਤਾਂ ਮਹਾਰਾਜ ਪੂਰਨ ਸੰਤ ਬੜੀ ਸ਼ਕਤੀ ਰੱਖਦੇ ਹੋ। ਕਰਿਓ ਹਮਾਰੋ ਭੈ ਵੱਡ ਦੂਰੀ। ਕਰੋੜਾਂ ਸ਼ੇਰਾਂ ਦਾ ਸਾਨੂੰ ਹਮੇਸ਼ਾ ਡੂਰ ਡਰ ਬਣਿਆ ਰਹਿੰਦਾ ਸੀ, ਤੁਸੀਂ ਮਹਾਰਾਜ ਕਲਾ ਵਰਤਾ ਕੇ ਦੂਰ ਕਰ ਦਿੱਤਾ ਹੈ। ਲੈ ਉਪਦੇਸ਼ ਸਿੱਖ ਸਭ ਹੋਏ। ਕਹਿ ਕੇ ਮਹਾਰਾਜ ਤੋਂ ਉਪਦੇਸ਼ ਲੈ ਕੇ ਉਹ ਸਾਰੇ ਸ਼ਹਿਰ ਦੇ ਲੋਕ ਸਿੱਖ ਸਜ ਗਏ। ਪਾਹੁਲ ਲਈ ਗੁਰੂ ਪੱਗ ਧੋਏ। ਗੁਰੂ ਮਹਾਰਾਜ ਦੇ ਚਰਨਾਂ ਨੂੰ ਧੋ ਕੇ ਸਾਰਿਆਂ ਨੇ ਚਰਨਾਮਤ ਲੈ ਲਈ। ਕਿਤਕ ਕਾਲ ਤਹਿਕੀਨ ਬਸੇਰਾ। ਗੁਰੂ ਮਹਾਰਾਜ ਨੇ ਕੁਝ ਸਮਾਂ ਉਸ ਸ਼ਹਿਰ ਦੇ ਵਿੱਚ ਨਿਵਾਸ ਕੀਤਾ। ਅਪਰਥਾਨ ਗਮਨੇ ਬਿਨ ਦੇਰਾ। ਫਿਰ ਬਿਨਾਂ ਦੇਰੀ ਤੋਂ ਕਿਸੇ ਹੋਰ ਸਥਾਨ ਵੱਲ ਨੂੰ ਚਲੇ ਗਏ। ਪਹੁੰਚੇ ਹਿਰਨ ਖੰਡ ਮੈਂ ਜਾਈ। ਇੱਥੋਂ ਮਹਾਰਾਜ ਕਹਿੰਦੇ ਅੱਗੇ ਸ਼ਾਮ ਤੋਂ ਅੱਗੇ ਨੇਪਾਲ ਵੱਲ ਨੂੰ ਚਲੇ ਗਏ। ਇਸ ਨੂੰ ਹਿਰਨ ਖੰਡ ਜਾਣੀ ਨੇਪਾਲ ਵਿੱਚ ਚਲੇ ਗਏ ਆਪ ਜੀ। ਜਹ ਕੰਚਨ ਧਰਨੀ ਸਭ ਥਾਈ। ਇੱਥੇ ਪਹਾੜ ਕਹਿੰਦੇ ਸੋਨੇ ਰੰਗੇ, ਜਿੱਥੇ ਸਾਰੀ ਧਰਤੀ ਜਿਵੇਂ ਸੋਨਾ ਹੁੰਦਾ ਹੈ ਉਹ ਦਿਸ ਰਹੀ ਹੈ। ਤਹਿਕੀ ਰੀਤ ਸੁਣੋ ਸਭ ਭਾਂਤੀ। ਕਹਿੰਦੇ ਜਿਹੜੇ ਨੇਪਾਲ ਦੇ ਲੋਕ ਉਹਨਾਂ ਦੀ ਰੀਤੀ ਸੁਣੋ ਜੋ ਸਭ ਤਰ੍ਹਾਂ ਕਰਕੇ ਹੀ ਹੈ। ਕਰ ਹੈ ਯੋਗ ਸਾਧਨ ਤਿੰਨ ਦਿਨ ਰਾਤੀ। ਦਿਨ ਹੋਵੇ ਰਾਤ ਹੋਵੇ ਹੋਵੇ, ਕਹਿੰਦੇ ਯੋਗ ਦੇ ਸਾਧਨ ਕਰਦੇ ਆ, ਪੁਰਾਣਾ ਜਾਮ ਕਰਦੇ ਰਹਿਤ ਤਰਨ ਸੋ ਮਨ ਜੋ ਸਦਾਈ। ਇਸ ਕਰਕੇ ਉਹ ਜੋ ਲੋਕ ਹਮੇਸ਼ਾ ਕਹਿੰਦੇ ਜਵਾਨ ਹੀ ਰਹਿੰਦੇ, ਘਰ ਮਹਿ ਪ੍ਰਾਨ ਨ ਤਜੈ ਕਦਾਈ। ਉਹ ਕਹਿੰਦੇ ਅੰਤ ਦਾ ਸਮਾਂ ਆ ਜਾਂਦਾ, ਘਰ ਵਿੱਚ ਰਹਿ ਕੇ ਆਪਣਾ ਪ੍ਰਾਣ ਨਹੀਂ ਉਹ ਤਿਆਗਦੇ। ਅੰਤ ਸਮਾਂ ਤਿੰਨ ਕੋ ਜੇ ਪਹੁੰਚੇ, ਉਹਨਾਂ ਦਾ ਸਰੀਰ ਦਾ ਅੰਤ ਦਾ ਸਮਾਂ ਆ ਪਹੁੰਚਦਾ ਹੈ। ਤਬ ਬੈਠੇ ਗਿਰ ਪਰ ਚੜ ਉੱਚੇ, ਉਹ ਜਿਹੜੇ ਲੋਕ ਕਹਿੰਦੇ ਪਹਾੜ ਉੱਚੇ ਤੇ ਚੜ ਕੇ ਬੈਠ ਜਾਂਦੇ। ਬ੍ਰਹਮ ਰੰਦਰ ਕੋ ਫੋਰ ਸੁਡਾਰ ਹੈ, ਆ ਜਿਹੜਾ ਦਸਮ ਦੁਆਰ ਦੇ ਵਿੱਚ ਬ੍ਰਹਮ ਰੰਦਰ ਨਾੜੀ, ਇਹਨੂੰ ਕਹਿੰਦੇ ਫਲ ਸੁੱਟਦੇ। ਤਹ ਤੇ ਆਪਣੇ ਪ੍ਰਾਣ ਨਿਕਾਰ, ਉਸ ਕਹਿੰਦੇ ਦਸਵੇਂ ਦੁਆਰ ਬ੍ਰਹਮ ਰੰਦਰ ਨਾੜੀ ਨੂੰ ਭੰਨ ਕੇ ਆਪਣੇ ਪ੍ਰਾਣ ਕੱਢ ਲੈਂਦੇ। ਤਿੰਨ ਪੁਰ ਵਿਖੇ ਜਾਏ ਗੁਰ ਬੈਸੇ, ਆਤਮ ਪੁਰਾਣ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਲੇਖ ਹੈ, ਜਿਹੜਾ ਦਸਵੇਂ ਦੁਆਰ ਵਿੱਚ ਜਿਹੜੀ ਬ੍ਰਹਮ ਰੰਦਰ ਨਾੜੀ ਹੈ, ਇਸ ਦੁਆਰਾ ਪ੍ਰਾਣ ਨੂੰ ਕੱਢਦਾ, ਉਹ ਬ੍ਰਹਮ ਲੋਕ ਵਿੱਚ ਜਾਂਦਾ ਹੈ। ਇਸੇ ਤਰ੍ਹਾਂ ਜਿਹਦੇ ਪ੍ਰਾਣ ਆ, ਜਿੱਥੋਂ ਅਸੀਂ ਲੈਟਰੀਨ ਦੀ ਕਿਰਿਆ ਕਰਦੇ ਹਾਂ, ਗੁਦਾ ਰਾਹੀਂ ਨਿਕਲਣ, ਉਹ ਕਹਿੰਦੇ ਜਮਾਂ ਜਮਰਾਜ ਨੂੰ ਜਾਂਦਾ, ਧਰਮਰਾਜ ਦੇ ਲੋਕ ਨੂੰ ਜਾਂਦਾ, ਜਾਂ ਟੇਢੀਆਂ ਜੂਨਾਂ ਵਿੱਚ ਜਾਂਦਾ ਹੈ, ਭੈੜੀਆਂ ਜੂਨਾਂ ਵਿੱਚ ਪੈਂਦਾ, ਜਿਹੜੇ ਇਉਂ ਹੇਠਾਂ ਦੀ ਪ੍ਰਾਣ ਨਿਕਲਣ, ਜੇ ਕੋਈ ਨਾਸਾਂ ਦੇ ਵਿੱਚੋਂ ਕਿਸੇ ਦੇ ਨੱਕ ਵਿੱਚੋਂ ਦੀ ਪ੍ਰਾਣ ਨਿਕਲ ਜਾਂਦੇ, ਉਹ ਕਹਿੰਦੇ ਭੋਰਾ ਭੋਰਿਆਂ ਜੂਨੀ ਵੀ ਚਲਾ ਜਾਂਦਾ ਹੈ। ਜੇ ਕੰਨਾਂ ਰਾਹੀਂ ਕਹਿੰਦੇ ਸਵਾਸ ਨਿਕਲਣ, ਪ੍ਰਾਣ ਨਿਕਲਣ, ਫਿਰ ਹਰਨ ਦੀਆਂ ਜੂਨਾਂ ਵਿੱਚ ਜਾਂਦੇ ਲੋਕ। ਜੇ ਮੁੱਖ ਰਾਹੀਂ ਕੋਈ ਇਉਂ ਜਨਮੇ, ਫਿਰ ਹਾਥੀ ਦੀ ਜੂਨ ਵਿੱਚ ਚਲਾ ਜਾਂਦਾ ਹੈ। ਇਹੋ ਜਿਹੇ ਜਾਣੀ ਉਹਨਾਂ ਨੇ ਕੋਈ ਆਤਮ ਪ੍ਰਾਣ ਦੇ ਵਿੱਚ ਸਵਾਸਾਂ ਦਾ ਨਿਕਲਣਾ, ਡੋਡੀ ਥਾਵਾਂ ਡੋਡੀ ਜੂਨੀਆਂ ਮੁੰਨੀਆਂ ਹਨ। ਪਰ ਗੁਰਮਤਿ ਵਿੱਚ ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਅੰਤ ਕਾਲ ਜੋ ਲਛਮੀ ਸਿਮਰੈ ਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਬਲਬਲ ਸਰਬ ਜੂਨ ਬਲਬਲ ਔਤਰੈ। ਇਸ ਤਰ੍ਹਾਂ ਗੁਰਮਤਿ ਹੈ ਆਤਮ ਪ੍ਰਵਾਨ ਦਾ ਰਸਤਾ ਹੈ, ਜੋ ਇੱਥੇ ਹੋ ਗਿਆ ਅੱਗੇ ਗੁਰਮਤਿ ਇਹਦੇ ਵਿੱਚ ਹੀ ਕਥਨ ਕੀਤਾ ਆਪ ਜੀ ਨੇ। ਤਿੰਨ ਪੁਰ ਵਿਖਾ ਜਾਏ ਗੁਰ ਬੈਸੇ, ਹਾਂ ਮਹਾਰਾਜ ਇਹਨਾਂ ਦੇ ਸ਼ਹਿਰ ਦੇ ਵਿੱਚ ਜਾ ਬੈਠੇ ਹਨ। ਮਾਨਾ ਹਪਾਨ ਗਿਆਨ ਕੋ ਜੈਸੇ, ਮਾਨਾ ਜਨੇ ਜਿਹਾ ਗਿਆਨ ਦਾ ਸੂਰਜ ਹੀ ਚਲਿਆ ਜਾਵੇ, ਇਸ ਤਰ੍ਹਾਂ ਮਹਾਰਾਜ ਗਿਆਨ ਦੇ ਸੂਰਜ ਆ ਪਹੁੰਚੇ ਇਹਨਾਂ ਲੋਕਾਂ ਕੋਲ। ਬਹੁ ਨਾਰ ਬੈਠੇ ਆਨ ਸਮੀਪਾ, ਬਹੁਤੇ ਜਿਹੜੇ ਲੋਕ ਹੈ ਨੇਪਾਲੀਏ ਸਤਿਗੁਰੂ ਦੇ ਕੋਲ ਬੈਠੇ। ਤਬ ਬੋਲੇ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਉਹਨਾਂ ਨੂੰ, ਕੈਸੋ ਤੁਮ ਉਪਦੇਸ਼ ਕਮਾਵਹੋ, ਮਹਾਰਾਜ ਕਹਿੰਦੇ ਵੀ ਕਿਹੋ ਜਿਹਾ ਉਪਦੇਸ਼ ਲੈ ਕੇ ਤੁਸੀਂ ਕਮਾਉਂਦੇ ਹੋ। ਆਪਣੇ ਗੁਰ ਕੋ ਨਾਮ ਬਤਾਵਹੋ, ਉਪਦੇਸ਼ ਪਾਉਣ ਵਾਲਾ ਗੁਰੂ ਦਾ ਨਾਮ ਕੀ, ਆਪਣੇ ਗੁਰੂ ਦਾ ਨਾਮ ਵੀ ਸਾਨੂੰ ਦੱਸੋ। ਕਹੈ ਸੋ ਗੁਰ ਗੋਰਖ ਹਮ ਜਾਣਹੋ, ਕਹਿਣ ਲੱਗੇ ਮਹਾਰਾਜ ਅਸੀਂ ਆਪਣਾ ਜਿਹੜਾ ਗੁਰੂ ਹੈ ਉਹ ਗੋਰਖ ਹੈ, ਉਹਨੂੰ ਜਾਣਦੇ ਹਾਂ। ਪ੍ਰਾਣਾਯਾਮ ਉਪਦੇਸ਼ ਪਛਾਣਹੋ, ਸਾਨੂੰ ਜਿਹੜਾ ਉਪਦੇਸ਼ ਦਿੱਤਾ ਪ੍ਰਾਣਾਯਾਮ ਦਾ, ਵੀ ਨਿਤ ਸਵਾਸਾਂ ਨੂੰ ਚੜਾਉਣਾ, ਦਸਵੇਂ ਵਿੱਚ ਟਰਾਉਣਾ ਫਿਰ ਉਤਾਰਨਾ, ਇਹ ਪ੍ਰਾਣਾ ਨੂੰ ਲਾਉਣਾ ਤਰਾਉਣਾ, ਇਹ ਪ੍ਰਾਣਾਯਾਮ ਦਾ ਉਪਦੇਸ਼ ਹੈ। ਸਾਧ ਜੋਗ ਸਦੀਵਤ ਦਾਪੀ, ਭਾਵੇਂ ਮਹਾਰਾਜ ਭਾਵੇਂ ਅਸੀਂ ਉਹ ਪ੍ਰਾਣਾਯਾਮ ਦੁਆਰਾ ਯੋਗ ਸਾਧਨਾ ਕਰਦੇ ਹਾਂ, ਮਨ ਕੋ ਸ਼ਾਂਤ ਨ ਆਵਕ ਦਾਪੀ, ਭਾਵੇਂ ਮਹਾਰਾਜ ਪ੍ਰਾਣਾਯਾਮ ਕਰਨ ਮਨ ਨੂੰ ਤਾਂ ਸ਼ਾਂਤੀ ਆਉਂਦੀ ਨੀ ਹੈ। ਆਪ ਉਪਦੇਸ਼ ਆਪ ਦੇ ਹੋ ਐਸਾ, ਇਹ ਸਤਿਗੁਰੂ ਸਾਧੂ ਹਾਂ ਤੁਸੀਂ ਆਪ ਕੋਈ ਐਸਾ ਸਾਨੂੰ ਉਪਦੇਸ਼ ਦੇਵੋ, ਸ਼ਾਂਤ ਹੋਏ ਮਨ ਸਭ ਕੋ ਜੈਸਾ। ਇਸ ਕਰਕੇ ਸਾਰਿਆਂ ਦਾ ਮਨ ਜਿਹੜਾ ਹੈ ਨਾ, ਜਿਹੜਾ ਅਸ਼ਾਂਤ ਉਹ ਸ਼ਾਂਤ ਹੋ ਜਾਵੇ। ਸੁਣ ਕਰ ਤਿਨਕੇ ਬਚ ਜਗਤੇਸ਼ਾ, ਜਗਤ ਦੇ ਮਾਲਕ ਸਤਿਗੁਰੂ ਉਹਨਾਂ ਦੇ ਬਚਨ ਸੁਣ ਕੇ, ਦਿਨ ਲੱਗੇ ਆਪਣ ਉਪਦੇਸ਼ਾ, ਆਪਣਾ ਉਪਦੇਸ਼ ਹੈ ਉਹ ਨੇਪਾਲੀ ਲੋਕਾਂ ਨੂੰ ਦੇਣ ਲੱਗ ਪਏ। ਸਤ ਨਾਮ ਸਿਮਰਹੁ ਲਿਵ ਲਾਈ, ਕਹਿੰਦੇ ਮਨ ਦੀ ਬਿਰਤੀ ਲਾ ਕੇ ਨਾ ਤੁਸੀਂ ਸਤਨਾਮ ਵਾਹਿਗੁਰੂ ਜਪਿਆ ਸਿਮਰਿਆ ਕਰ। ਹਉ ਮੈਂ ਸਗਰੀ ਦੇਹ ਮਿਟਾਈ, ਆ ਜਿਹੜੀ ਹਉਮੈ ਮੈਂ ਮੇਰੀ ਇਹਨੂੰ ਸਾਰੀ ਨੂੰ ਖਤਮ ਕਰ ਦਿਓ। ਜਗਤ ਅਸਤ ਭਲੇ ਦ੍ਰਿੜ ਕੀ ਜੈ, ਆ ਸੰਸਾਰ ਨਾਸ ਹੋ ਜਵਾਨ ਵਾਲਾ ਇਹਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਲੋ ਮਨ ਵਿੱਚ। ਸਤ ਆਤਮਾ ਏਕ ਜਨੀ ਜੈ, ਸਰੀਰ ਦੇ ਵਿੱਚ ਸਿਰਫ ਜਿਹੜਾ ਆਤਮਾ ਉਹ ਸਤ ਹੈ ਸਦਾ ਰਹਿਣ ਵਾਲਾ ਉਹ ਜਾਣ ਲਈਏ। ਅਸ ਅਭਿਆਸ ਜ ਕਰ ਹੋ ਸਦੀਵਾ, ਇਸ ਤਰ੍ਹਾਂ ਦਾ ਕਹਿੰਦੇ ਹੋ ਮੈਨੂੰ ਛੱਡ ਕੇ ਆਤਮਾ ਨੂੰ ਸਤਰੂ ਜਾਣ ਕੇ ਜਦੋਂ ਤੁਸੀਂ ਅਭਿਆਸ ਕਰੋਗੇ, ਹੋਏ ਸ਼ਾਂਤ ਮਨ ਕੋ ਸੁਖ ਸੀਵਾ, ਫਿਰ ਤੁਹਾਡਾ ਮਨ ਸ਼ਾਂਤ ਹੋ ਜਾਊਗਾ। ਇਸ ਤਰ੍ਹਾਂ ਜੋ ਸੁਖਾਂ ਦੀ ਹਾਦੀ ਬਣ ਜਾਓਗੇ ਤੁਸੀਂ। ਸੁਨ ਕਰ ਨਰਨ ਸਭਨ ਪਗ ਮਨ ਮਨ, ਗੁਰੂ ਮਹਾਰਾਜ ਤੋਂ ਸੁਣ ਕਰਕੇ ਸਾਰਿਆਂ ਦਾ ਜਿਹੜਾ ਮਨ ਹੈ ਨਾ ਮਹਾਰਾਜ ਦੇ ਉਪਦੇਸ਼ ਵਿੱਚ ਮੰਨ ਗਿਆ। ਕਰਨ ਲੱਗੇ ਤੇ ਬਿਦ ਸੁਖ ਜਾਨ, ਕਹਿੰਦੇ ਅਭਿਆਸ ਕਰਨ ਲੱਗ ਪਏ ਸਤਨਾਮ ਵਾਹਿਗੁਰੂ ਦਾ ਸਭ ਨੇ ਸੁਖ ਜਾਣਿਆ, ਤੇ ਹਠਾ ਕਿਤਕ ਕਾਲ ਗੁਰ ਰਾਖੇ। ਹਾਂ ਗੁਰੂ ਮਹਾਰਾਜ ਨੂੰ ਕੁਝ ਕੁ ਸਮਾਂ ਲੋਕਾਂ ਨੇ ਆਪਣੀ ਕੋਲ ਹੀ ਰੱਖ ਲਿਆ। ਬਹਰੋ ਕੀਨ ਗਮਨ ਅਬ ਲਾਖੇ, ਫਿਰ ਜਿਵੇਂ ਮਹਾਰਾਜ ਦੀ ਅਭਲਾਖਾ ਖਾ ਛੁੱਟੀ ਚਾਹਨਾ ਹੋਈ ਉਮੀਦ ਤੋਂ ਚਲਣਾ ਕੀਤਾ। ਤਿੰਨ ਤੇ ਵਿਦਾ ਹੋਏ ਜਗ ਸਾਈ, ਜਗਤ ਦੇ ਮਾਲਕ ਜਿਹੜੇ ਨੇਪਾਲੀਏ ਲੋਕ ਹੈ ਸਾਧਨ ਕਰਨ ਵਾਲੇ ਉਹਨਾਂ ਤੋਂ ਵਿਦਾ ਹੋ ਕੇ, ਕਿਮ ਪੁਰਖ ਖੰਡ ਪਰ ਵਿਰਸ਼ੇ ਜਾਈ, ਜਿਹੜਾ ਕਿਮ ਪੁਰਖ ਨਾਮ ਦਾ ਖੰਡ ਹੈ ਇਹਦੇ ਵਿੱਚ ਜਾ ਪ੍ਰਵੇਸ਼ ਹੋਏ, ਜਾਣੀ ਸਿੱਕਮ ਜਾਂ ਚੀਨ ਦੇ ਵਿੱਚ ਆ ਪਹੁੰਚੇ ਹਨ। ਨਗਰ ਸਮੀਪ ਜਾਏ ਕੈ ਵੈਸੇ, ਆ ਜਿਹੜਾ ਤਾਮ ਨੰਗ ਨਾਮੇ ਸ਼ਹਿਰ ਹੈ ਇਹਦੇ ਵਿੱਚ ਚੀਨ ਦੇ ਵਿੱਚ ਜਾ ਬੈਠੇ ਮਹਾਰਾਜ। ਤਨ ਉਪਕਾਰ ਧਰਿਓ ਧਰ ਜੈਸੇ, ਜਿਸ ਤਰ੍ਹਾਂ ਕਹਿੰਦੇ ਸਰੀਰ ਜਿਹੜਾ ਉਹ ਪਰਉਪਕਾਰ ਨਹੀਂ ਧਾਰਨ ਕੀਤਾ ਹੋਵੇ ਧਰਤੀ ਤੇ, ਉਹ ਚੀਨ ਦੇ ਵਿੱਚ ਉਹ ਤਾਮਲੰਗ ਨਵੇਂ ਸ਼ਹਿਰ ਵਿੱਚ ਜਾ ਬੈਠੇ ਸਤਿਗੁਰੂ। ਧਰਮ ਚੰਦ ਤਹਿ ਹੁਤੋ ਨਿਰਪਾਲਾ, ਇੱਥੋਂ ਸ਼ਹਿਰ ਦਾ ਜਿਹੜਾ ਰਾਜਾ ਸੀ ਉਸ ਰਾਜੇ ਦਾ ਨਾਮ ਸੀ ਧਰਮ ਚੰਦ। ਸੰਤਨ ਸੇਵਾ ਕਰਤ ਵਿਸਾਲਾ, ਬਾਹਰੋਂ ਸਾਧੂ ਸੰਤ ਆ ਜਾਂਦਾ ਸੁਣ ਕੇ ਸੇਵਾ ਬਹੁਤ ਕਰਦਾ ਹੁੰਦਾ ਸੀ। ਆਨ ਪ੍ਰਣਾਮ ਕੀਨ ਪਦ ਤਾਹੀ, ਇਹਨੂੰ ਪਤਾ ਚੱਲਿਆ ਵੀ ਕੋਈ ਸਾਧੂ ਆਏ ਆ ਸਾਡੇ ਸ਼ਹਿਰ ਤੋਂ ਬਾਰ ਬਾਰ, ਇਸ ਧਰਮ ਚੰਦ ਰਾਜੇ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਭਾਉ ਵਿਸਾਲ ਜਾਸ ਮਨ ਮਾਹੀ, ਇਸ ਰਾਜੇ ਦੇ ਮਨ ਦੇ ਵਿੱਚ ਬਹੁਤਾ ਪ੍ਰੇਮ ਪਿਆਰ ਹੈ। ਕਹਿਣ ਲੱਗਿਓ ਮੁਝ ਸੇਵ ਬਤਾਵੋ, ਧਰਮ ਰਾਜਾ ਸਤਿਗੁਰਾਂ ਨੂੰ ਕਹਿਣ ਲੱਗਿਆ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਕਹੋ ਸੋ ਕਰੋ ਨਾ ਬਿਲਮ ਲਗਾਵੋ, ਉਹੀ ਮਹਾਰਾਜ ਮੈਂ ਜੋ ਕਹੋਗੇ ਕਰਾਂਗਾ ਦੇਰੀ ਨਹੀਂ ਲਗਾਵਾਂਗਾ। ਸੁਣੀਏ ਸ੍ਰੀ ਅੰਗਦ ਤੇਹ ਕਾਲਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਸੁਣੀਓ, ਉਸ ਸਮੇਂ ਮੁਝੇ ਬਣਾਇਓ ਸ਼ੇਰ ਵਿਸਾਲਾ, ਗੁਰੂ ਨਾਨਕ ਸਾਹਿਬ ਨੇ ਉਹ ਰਾਜੇ ਦੀ ਪਰਖ ਕਰਨ ਵਾਸਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਨੂੰ ਸ਼ੇਰ ਬਣਾ ਦਾ। ਕਰ ਹੋ ਸੇਵ ਜੇ ਭੂਪ ਉਦਾਰਾ, ਮੈਨੂੰ ਸ਼ੇਰ ਬਣਾ ਕੇ ਨਾ। ਫਿਰ ਸਤਿਗੁਰਾਂ ਨੇ ਕਿਹਾ ਵੀ ਇਹ ਧਰਮ ਚੰਦ ਰਾਜੇ ਜੇ ਤੂੰ ਸੁਮਹਾਨ ਸੇਵਾ ਸਾਡੀ ਕਰਿਆ ਚਾਹੁੰਦਾ, ਪ੍ਰਥਮੈ ਦੀਜੈ ਸ਼ੇਰ ਆਹਾਰਾ, ਪਹਿਲਾਂ ਵੀ ਸਾਡਾ ਜਿਹੜਾ ਸ਼ੇਰ ਹੈ ਇਹਦਾ ਕਹਿੰਦੇ ਭੋਜਨ ਦੇਈਏ, ਇਹਨੂੰ ਖਾਣ ਨੂੰ ਦੇਈਏ। ਆਮਿਖ ਅਵਰ ਨਾ ਖਾਵਤ ਕੋ, ਬਾਕੀ ਧਰਮ ਚੰਦ ਰਾਜੇ ਜਿਹੜਾ ਸਾਡਾ ਸ਼ੇਰ ਰੱਖਿਆ ਕਹਿੰਦੇ ਹੋਰ ਕਿਸੇ ਦਾ ਮਾਸ ਨਹੀਂ ਖਾਂਦਾ ਪਸ਼ੂ ਪੰਖੀ ਦਾ। ਪੱਛਤ ਰਾਜ ਪੁੱਤਰ ਹੋਇਆ ਜੋ, ਜਿਹੜਾ ਕਹਿੰਦੇ ਰਾਜੇ ਦਾ ਪੁੱਤਰ ਹੁੰਦਾ ਨਾ ਰਾਜ ਗੱਦੀ ਤੇ ਜਿਹਨੇ ਬਹਿਣਾ ਹੋਵੇ ਉਹਦਾ ਮਾਸ ਹੀ ਖਾਂਦਾ। ਤੇ ਪਰਖਣ ਅਸ ਗੁਰੂ ਅਲਾਇਆ, ਉਹ ਰਾਜੇ ਦੀ ਪ੍ਰੀਖਿਆ ਕਰਨ ਵਾਸਤੇ ਮਹਾਰਾਜ ਨੇ ਇਸ ਤਰ੍ਹਾਂ ਬਚਨ ਉਹਨੂੰ ਕਿਹਾ। ਸੁਣ ਭੂਪਤ ਨਹਿਰ ਦਾ ਡੁਲਾਇਆ, ਧਰਮ ਚੰਦ ਰਾਜੇ ਨੇ ਸੁਣ ਕੇ ਰਿਦਾ ਕਹਿੰਦੇ ਡੁਲਾਇਆ ਨੀ ਡੋਲਿਆ ਨੀ। ਉਹ ਕਹਿਓ ਨਿਕੇਤ ਪੁੱਤਰ ਹੈ ਮੇਰਾ, ਲੱਗਿਆ ਮਹਾਰਾਜ ਇਸ ਸਮੇਂ ਮੇਰਾ ਜਿਹੜਾ ਪੁੱਤਰ ਉਹ ਤਾਂ ਘਰ ਦੇ ਵਿੱਚ ਹੈਗਾ। ਆ ਇਸ ਦੇਹ ਆਨਾ ਹੋ ਬਿਨ ਦੇਰਾ, ਮਹਾਰਾਜ ਜਾਣ ਦੀ ਆਗਿਆ ਦਿਓ ਬਿਨਾਂ ਦੇਰੀ ਤੋਂ, ਤੁਹਾਡੇ ਕੋਲ ਆਪਣੇ ਪੁੱਤਰ ਨੂੰ ਮੈਂ ਲੈ ਆਉਣਾ। ਇਉਂ ਕਹਿ ਪੁੱਤਰ ਬੁਲਾਏ ਪਠਾਇਆ, ਇਸ ਤਰ੍ਹਾਂ ਕਹਿ ਕੇ ਪੁੱਤਰ ਨੂੰ ਬੁਲਾਉਣ ਵਾਸਤੇ ਕਿਸੇ ਨੂੰ ਕਹਿੰਦੇ ਭੇਜ ਦਿੱਤਾ ਸੱਦਣ ਲਈ। ਤੇ ਸਥਾਨ ਤਤ ਛਿੰਨ ਸੋ ਆਇਆ, ਝੱਟ ਪਾਟੀ ਦਾ ਪੁੱਤਰ ਜਿੱਥੇ ਮਹਾਰਾਜ ਬੈਠੇ ਉੱਥੇ ਆ ਪਹੁੰਚਿਆ। ਸੰਤ ਸੇਵ ਮਹਿ ਲੱਗਾ ਸਰੀਰਾ, ਹੋਰ ਜਿਹੜਾ ਪੁੱਤਰ ਹੈ ਉਹ ਵੀ ਕਹਿਣ ਲੱਗਿਆ ਵੀ ਸਾਧੂਆਂ ਦੀ ਸੇਵਾ ਵਿੱਚ ਜਿਹੜਾ ਮੇਰਾ ਸਰੀਰ ਜੇ ਲੱਗ ਜਾਵੇ। ਅਸ ਵਿਚਾਰ ਕਰ ਬੰਦੀ ਧੀ, ਇਸ ਤਰ੍ਹਾਂ ਦੀ ਵਿਚਾਰ ਕਰਕੇ ਉਹਨੇ ਤੀਰ ਬੰਨੀ, ਕਹਿੰਦਾ ਮਹਾਰਾਜ ਮੈਂ ਠੀਕ ਹੈ, ਸ਼ੇਰ ਨੂੰ ਖਵਾ ਸਕਦੇ ਮੈਨੂੰ ਤੁਸੀਂ? ਠਾਂਡੋ ਕੀਨੋ ਸ਼ੇਰ ਅਗਾਰੀ, ਰਾਜੇ ਨੇ ਫੜ ਕੇ ਆਪਣਾ ਜਿਹੜਾ ਪੁੱਤਰ ਹੈ ਜਿਹੜਾ ਮਹਾਰਾਜ ਨੂੰ ਭਾਈ ਬਾਲਾ ਨੂੰ ਸ਼ੇਰ ਬਣਾਇਆ ਉਹਦੇ ਅੱਗੇ ਖੜਾ ਕਰ ਦਿੱਤਾ। ਧੰਨ ਭੂਪ ਗੁਰ ਗਿਰਾ ਉਚਾਰੀ, ਮਹਾਰਾਜ ਨੇ ਤਾਂ ਸਿਰਫ ਪ੍ਰੀਖਿਆ ਹੀ ਕਰਨੀ ਸੀ, ਕਹਿਣ ਲੱਗੇ ਰਾਜਾ ਤੂੰ ਧਨ ਜੋ ਧੰਤਾ ਜੋਗ ਹੈ। ਸੰਤ ਸੇਵ ਮਹਿ ਤਵ ਮਨ ਰਾਤਾ, ਅਸਲ ਰੂਪ ਦੇ ਵਿੱਚ ਸਾਧੂਆਂ ਦੀ ਸੇਵਾ ਵਿੱਚ ਤੇਰਾ ਮਨ ਰਤਿਆ ਰੰਗਿਆ ਪਿਆ। ਸਤ ਨਾਮ ਜਪ ਆਬ ਸੁਖ ਦਾਤਾ, ਚੰਗਾ ਵੀ ਸੁਖ ਦੇਣ ਵਾਲਾ ਜਿਹੜਾ ਸੱਚਾ ਵਾਹਿਗੁਰੂ ਨਾਮ ਉਹਨੂੰ ਜਪਿਆ ਕਰ। ਸਤ ਸੰਗਤ ਮਹਿ ਪ੍ਰੀਤ ਤੁਮਾਰੀ, ਤੇਰੇ ਵੀ ਸਭ ਸੰਗਤ ਵਿੱਚ ਬੜੀ ਚੰਗੀ ਪ੍ਰੀਤੀ ਹੈ। ਅੰਤ ਸਮੇਂ ਗਤ ਪਾਏ ਸੁਖਾਰੀ, ਇਹਦਾ ਫਲ ਤੈਨੂੰ ਚੰਗਾ ਮਿਲੂਗਾ, ਅੰਤ ਸਮੇਂ ਤੇਰੀ ਜਿਹੜੀ ਗਤੀ ਸੌਖੀ ਹੋਏ ਸੌਖੀ ਜਾਨ ਨਿਕਲ ਜਾਏਗੀ। ਕਿਤਕ ਦਿਵਸ ਤਹਿ ਰਹਿ ਜਗ ਤੇਸ਼ਾ, ਹਾਂ ਗੁਰੂ ਮਹਾਰਾਜ ਹੋ ਕਹਿ ਕੇ ਕੁਝ ਕੁ ਦਿਨ ਇਸ ਦੇ ਰਾਜੇ ਦੇ ਸ਼ਹਿਰ ਵਿੱਚ ਰਹੇ। ਹਰ ਕੀਰਤ ਕੋ ਦੀਏ ਉਪਦੇਸ਼ਾ, ਮਹਾਰਾਜ ਨੇ ਇੱਥੇ ਵੀ ਕਹਿੰਦੇ ਵਾਹਿਗੁਰੂ ਦੀ ਕੀਰਤੀ ਕਰਨ ਦਾ ਜਾਣੀ ਜਸ ਕਰਨ ਦਾ ਉਪਦੇਸ਼ ਦਿੱਤਾ ਹੈ। ਅਪਰ ਥਾਨ ਕੀ ਗਮਨ ਗੁਸਾਈ, ਇਹ ਜਗਤ ਦੇ ਮਾਲਕ ਜੀ ਨੇ ਕਿਸੇ ਹੋਰ ਸਥਾਨ ਨੂੰ ਚਾਲਾ ਮਾਰ ਦਿੱਤਾ। ਹਰ ਵਰਖਰ ਖੰਡ ਹੁਤੋ ਜਿਹ ਥਾਈ, ਜਿਸ ਅਸਥਾਨ ਤੇ ਹਰ ਵਰਖ ਨਾਮ ਦਾ ਖੰਡ ਸੀ ਉੱਥੇ ਚਲੇ ਗਏ, ਜਾਣੀ ਭੂਟਾਨ ਵਿੱਚ ਚਲੇ ਗਏ ਆਪ ਜੀ। ਨਿਕਟ ਨਗਰ ਕੇ ਬੈਠੇ ਜਬ ਹੀ, ਜਦੋਂ ਗੁਰੂ ਮਹਾਰਾਜ ਸ਼ਹਿਰ ਦੇ ਨੇੜੇ ਜੇ ਆ ਕੇ ਬੈਠੇ, ਤਹਿ ਕੋ ਭੂਪਤ ਆਇਓ ਤਬ ਹੀ, ਉੱਥੋਂ ਦਾ ਜਿਹੜਾ ਸ਼ਹਿਰ ਦਾ ਰਾਜਾ ਸੀ ਉਦੋਂ ਹੀ ਆਇਆ ਏ। ਤਾਸੀ ਸੁਡਾਨ ਨਾਮ ਦਾ ਸ਼ਹਿਰ ਹੈ ਭੂਟਾਨ ਵਿੱਚ। ਹੱਥ ਬੰਦ ਬਹੁ ਬੇਨਤੀ ਕਰਕੇ, ਉਸ ਰਾਜੇ ਨੇ ਦੋਵੇਂ ਹੱਥ ਜੋੜ ਕੇ ਬਹੁਤ ਤਰ੍ਹਾਂ ਨਾਲ ਬੇਨਤੀ ਕੀਤੀ। ਰਹੇ ਉਹ ਚਰਨ ਪਰ ਨਿਜ ਸਿਰ ਧਿਰ ਕੇ, ਆਪਣਾ ਜਿਹੜਾ ਸੀਸ ਹੈ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਇਸ ਤਰ੍ਹਾਂ ਟਿਕਿਆ ਹੋਇਆ। ਹੋਏ ਅਧੀਨ ਜਬ ਰਹੇ ਉਹ ਅਗਾਰੀ, ਇਸ ਤਰ੍ਹਾਂ ਮਹਾਰਾਜ ਦੇ ਬਹੁਤ ਹੀ ਅਧੀਨ ਹੋ ਰਿਹਾ ਹੈ। ਤਬ ਇਉਂ ਸ੍ਰੀ ਗੁਰ ਗਿਰਾ ਉਚਾਰੀ, ਗੁਰੂ ਮਹਾਰਾਜ ਨੇ ਰਾਜੇ ਤਾਂ ਇਸ ਤਰ੍ਹਾਂ ਦਾ ਬਚਨ ਕਿਹਾ, ਜੋ ਇਹ ਪਦਾਰਥ ਮਨ ਅਭਿਲਖ, ਕਹਿੰਦੇ ਵੀ ਸ਼ਹਿਰ ਦੇ ਰਾਜੇ ਜੋ ਕੋਈ ਪਦਾਰਥ ਮਨ ਵਿੱਚ ਤੂੰ ਚਾਹੁੰਦਾ ਹੈ, ਸੋ ਲੀਜਾ ਨਿਜ ਮੁਖ ਤੇ ਭਖ, ਅੱਜ ਆਪਣੇ ਮੁਖ ਤੋਂ ਕਹਿ ਕੇ ਸਾਡੇ ਕੋਲੋਂ ਲੈ ਲੈ। ਸਤਿਗੁਰ ਕੀ ਸਿੱਖੀ ਉਰ ਧਾਰਾ, ਸਤਸਰੂਪ ਅਕਾਲ ਪੁਰਖ ਹੈ ਵੀ ਜੇ ਉਹਦੀ ਸਿੱਖੀ ਤੂੰ ਹਿਰਦੇ ਵਿੱਚ ਧਾਰ ਲਵੇ, ਜਨਮ ਮਰਨ ਕੇ ਬੰਧ ਵੀ ਜਮਨ ਮਨ ਦੇ ਜਿਹੜੇ ਬੰਧਨ ਉਹ ਸਾਰੇ ਤੂੰ ਨਿਵਰਤ ਕਰ ਲਵੇਗਾ। ਸੁਣ ਬਾਣੀ ਆਪਣੇ ਅਨੁਕੂਲਾ, ਆਪਣੇ ਮਨ ਦੇ ਅਨੁਸਾਰ ਮਹਾਰਾਜ ਦੇ ਬਚਨ ਸੁਣ ਕੇ ਰਾਜੇ ਨੇ ਕਹਿ ਭੂਪ ਤੁਮ ਮੰਗਲ ਮੂਲਾ, ਰਾਜਾ ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਸਾਰੀਆਂ ਖੁਸ਼ੀਆਂ ਮੰਗਣਾ ਦੇ ਮੁੱਢ ਹੋ। ਸੁਣ ਹੋ ਸੰਤ ਜੀ ਸਭ ਸੁਖ ਦਾਈ, ਸੁਖ ਦੇਣ ਵਾਲੇ ਸੰਤੋ ਤੁਸੀਂ ਸੁਣੋ ਮੇਰੀ ਬੇਨਤੀ। ਹਿਤ ਸੰਤਤ ਬਹੁ ਕੀਏ ਉਪਾਅ, ਕਰਦੇ ਕੋਈ ਸੰਤਾਨ ਹੋ ਜਾਏ ਬੱਚਾ ਹੋ ਜਾਏ ਇਹਦੇ ਵਾਸਤੇ ਮੈਂ ਬਹੁਤ ਯਤਨ ਕੀਤੇ। ਕਿਸ ਪ੍ਰਕਾਰ ਅਭਿਲਾਖ ਨਾ ਪੂਰੀ, ਮਹਾਰਾਜ ਕਿਸੇ ਢੰਗ ਨਾਲ ਵੀ ਮੇਰੀ ਬੱਚੇ ਦੀ ਜਿਹੜੀ ਚਾਹਨਾ ਨਹੀਂ ਪੂਰੀ ਹੋਈ ਹੈ। ਕਰ ਉਪਚਾਰ ਰਹੀ ਪੁਨ ਊਰੀ, ਮਹਾਰਾਜ ਬੜੇ ਇਲਾਜ ਯਤਨ ਕੀਤੀ ਹੈ ਪਰ ਫੇਰ ਵੀ ਜਿਹੜੀ ਚਾਹਨਾ ਸੀ ਉਹਨੀ ਰਹੀ ਹੈ, ਪੂਰੀ ਨਹੀਂ ਹੋਈ ਹੈ। ਜੇ ਅਬ ਤੁਮ ਸੰਤਤ ਦੇਹੋ ਮੋਹੀ, ਇਹ ਗੁਰੂ ਨਾਨਕ ਸਾਹਿਬ ਜੇ ਤੁਸੀਂ ਮੈਨੂੰ ਕੋਈ ਸੰਤਾਨ ਦੇ ਦਿਓ, ਘਰ ਦੇ ਵਿੱਚ ਕੋਈ ਬੱਚਾ ਬਖਸ਼ ਦੇਵੋ। ਲਿਓ ਰਾਵਰ ਉਪਦੇਸ਼ ਜੋ ਹੋਹੀ, ਜਿਹੜਾ ਆਪ ਜੀ ਦਾ ਉਪਦੇਸ਼ ਹੋਊਗਾ ਮਹਾਰਾ ਮੈਂ ਧਾਰਨ ਕਰ ਲਵਾਂਗਾ। ਐਸੇ ਬੇਨਤੀ ਸੁਣ ਜਗਨਾਥਾ, ਜਗਤ ਦੇ ਮਾਲਕ ਜੀ ਨੇ ਇਸ ਤਰ੍ਹਾਂ ਰਾਜੇ ਦੇ ਬੇਨਤੀ ਨੂੰ ਸੁਣ ਕੇ ਦਏ ਲੌਂਗ ਦੁਆ ਤਾਂ ਕੇ ਹੱਥ, ਗੁਰੂ ਮਹਾਰਾ ਨੇ ਉਸ ਵੇਲੇ ਆਪਣੇ ਹੱਥਾਂ ਤੋਂ ਦੋ ਕੁ ਲੌਂਗ ਰਾਜ ਰਾਜੇ ਦੇ ਹੱਥਾਂ ਵਿੱਚ ਦੇ ਦਿੱਤੇ। ਇੱਕ ਲਾਇਚੀ ਦੇ ਤੇ ਹਿਪਾਨੇ, ਇੱਕ ਲਾਇਚੀ ਜੀ ਉਹਦੇ ਹੱਥਾਂ ਵਿੱਚ ਦੇ ਦਿੱਤੀ ਹੈ। ਕਹਿਓ ਦੇ ਹੋਰਾਨੀ ਕੋ ਖਾਨੇ, ਦੁਬਾਰਾ ਕਹਿੰਦੇ ਲੈ ਵੀ ਆ ਲੌਂਗ ਤੇ ਲਾਇਚੀਆਂ ਆਪਣੀ ਰਾਣੀ ਨੂੰ ਖਾਣ ਵਾਸਤੇ ਤੂੰ ਦੇ ਦੇਈ। ਵਹ ਸੰਤਤ ਸਦਨ ਤੁਮਾਰੇ, ਇਹਨਾਂ ਦੇ ਖਾਣ ਨਾਲ ਤੇਰੇ ਘਰ ਦੇ ਵੀ ਸੰਤਾਨ ਹੋ ਜਾਏ, ਦੋ ਪੁੱਤਰ ਹੋ ਜਾਣਗੇ, ਇੱਕ ਲੜਕੀ ਹੋ ਜਾਊਗੀ। ਸਤ ਨਾਮ ਜਪ ਸਾਂਝ ਸਕਾਰੇ, ਇਸ ਤਰ੍ਹਾਂ ਵੀ ਸੁਬਾਹ ਹੋਵੇ ਸ਼ਾਮ ਹੋਵੇ ਸਤਨਾਮ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਸਤ ਸੰਗਤ ਮਹਿ ਕੀਰਤ ਸੁਣੀਏ, ਹਾਂ ਸਤਸੰਗਤ ਵੀ ਜਾ ਕੇ ਕਹਿੰਦੇ ਗੁਰਬਾਣੀ ਦਾ ਕੀਰਤਨ ਸੁਣੀਏ। ਦਿਸ਼ਾ ਬਾਸ਼ਨਾ ਮਨ ਤੇ ਹਨੀਏ, ਹਾਂ ਮਨ ਦੀਆਂ ਜਿਹੜੀਆਂ ਪੈੜੀਆਂ ਬਾਸ਼ਨਾ ਵਿਸ਼ਿਆਂ ਦੀਆਂ ਉਹ ਸਾਰੀਆਂ ਨਾਸ ਕਰੀਏ। ਕਿਤਕ ਦਿਵਸ ਤਹਿ ਰਾਖਿਓ ਡੇਰਾ, ਗੁਰੂ ਮਹਾਰਾਜ ਨੇ ਕੁਝ ਕੁ ਦਿਨ ਉੱਥੇ ਆਪਣਾ ਡੇਰਾ ਰੱਖਿਆ। ਸਿੱਖੀ ਮਗ ਪ੍ਰਗਟਾਏ ਘਨੇਰਾ, ਹਾਂ ਸਿੱਖੀ ਦਾ ਜਿਹੜਾ ਪੰਥ ਦਾ ਉਹ ਸਿੱਖੀ ਪੰਥ ਹੈ ਬਹੁਤ ਹੀ ਉੱਥੇ ਪ੍ਰਗਟ ਕੀਤਾ। ਤਿੰਨ ਤੇ ਹੋਇ ਕਰ ਵਿਦਾ ਬਹੋਰੰਗ, ਫਿਰ ਉੱਥੇ ਮਾਰਾ ਵਿਦਾ ਹੋ ਕੇ, ਗੇ ਕੁਰ ਖੰਡ ਹੁਤੋ ਜਿਹ ਠੌਰੰਗ, ਜਿਸ ਸਥਾਨ ਤੇ ਕਹਿੰਦੇ ਕੁਰੂ ਖੰਡ ਸੀ ਉੱਥੇ ਚਲੇ ਗਏ, ਜਾਣੀ ਤਿਬਤ ਵਿੱਚ ਚਲੇ ਗਏ ਆਪ ਜੀ। ਜੈਸਾ ਤਿੰਨ ਲੋਕਾਂ ਵਿਵਹਾਰ, ਇਸ ਤਰ੍ਹਾਂ ਤਿਬਤੀ ਲੋਕਾਂ ਦਾ ਕਹਿੰਦੇ ਵਿਵਹਾਰ ਹੈ। ਸੁਣ ਸ੍ਰੀ ਅੰਗਦ ਪਰਮ ਉਦਾਰੰ, ਗੁਰੂ ਅੰਗਦ ਸਾਹਿਬ ਮਹਾਨ ਸ੍ਰੇਸ਼ਟ ਵੀ ਸੁਣ ਲਈਏ, ਤੇ ਛਿੰਨ ਜਿਹੇ ਛਿੰਨ ਤਿੰਨ ਕੇ ਸੁਤ ਉਪਜਾਈ। ਗੁਰੂ ਅੰਗਦ ਸਾਹਿਬ ਜੀ ਉਹ ਜਿਹੜੇ ਤਿਬਤੀ ਲੋਕ ਹੈ, ਜਦੋਂ ਉਹਨਾਂ ਦੇ ਘਰ ਦੇ ਵਿੱਚ ਕੋਈ ਪੁੱਤਰ ਪੈਦਾ ਹੋ ਜਾਂਦਾ, ਰੋਦਨ ਸਦਨ ਕਰੈ ਤੇ ਆਈ, ਸਾਰੇ ਪਿੰਡ ਦੇ ਲੋਕ ਇਕੱਠਿਆਂ ਹੋ ਕੇ ਉਹਦੇ ਘਰ ਦੇ ਵਿੱਚ ਰੋਣਾ ਸ਼ੁਰੂ ਕਰ ਦਿੰਦੇ, ਰੋਣ ਲੱਗ ਪੈਂਦੇ। ਜਬ ਕੋ ਮਨ ਜੋ ਮਿਰਦਕ ਹੋਇਆ ਜਾਵੇ, ਕਿਸੇ ਘਰ ਦੇ ਵਿੱਚ ਕਹਿੰਦੇ ਜਿਹੜਾ ਬੁੱਢਾ ਵਡੇਰਾ ਕਹਿੰਦੇ ਮਰਮੁਰ ਜਾਂਦਾ, ਹਾਸ ਬਿਲਾਸ ਕਰਤ ਮਨ ਭਾਵੇ, ਉਹਦੇ ਘੜੇ ਘਰ ਵਿੱਚ ਆ ਕੇ ਹਾਸ ਬਿਲਾਸ ਨੱਚਦੇ ਟੱਪਦੇ ਖੁਸ਼ੀਆਂ ਮਨਾਉਂਦੇ ਬਾਜੇ ਵਜਾਉਂਦੇ। ਤਹਾ ਨਗਰ ਕੇ ਜਾਏ ਸਮੀਪਾ, ਉਹਨਾਂ ਦੇ ਸ਼ਹਿਰ ਦੇ ਨੇੜੇ ਜਾ ਕੇ ਬੈਠ ਗਏ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਬੈਠੇ ਨੇ। ਮਰਦਾਨਾ ਸੁਣ ਕੇ ਤਿੰਨ ਗਾਥਾ, ਪਿੰਡ ਦੇ ਲੋਕਾਂ ਦੀ ਗੱਲ ਗੱਲ ਜੀ ਸੁਣ ਕੇ ਪੂਜਨ ਲੱਗਾ ਪ੍ਰਭੂ ਕੇ ਸਾਥਾ, ਮਹਾਰਾਜ ਦੇ ਪਾਸੋਂ ਪੁੱਛਣ ਲੱਗ ਪਿਆ ਹੈ ਵੱਡੇ ਕੌਤਕੀ ਨਰ ਇਹ ਥਾਈ, ਜਿਹੜੇ ਤਿਬਤ ਦੇ ਇਲਾਕੇ ਦੇ ਲੋਕ ਬੜੇ ਤਮਾਸ਼ਗੀਰ ਜੇ ਹਨ, ਦੋਹੇ ਬਾਤਾਂ ਵਿਪਰੀਤ ਕਰਾਈ, ਦੋਵੇਂ ਗੱਲਾਂ ਮਹਾਰਾਜ ਉਲਟੀਆਂ ਪੁਲਟੀਆਂ ਕਰਦੇ ਹੈ। ਸ੍ਰੀ ਗੁਰ ਕਹੈ ਸੁਣੋ ਮਰਦਾਨਾ, ਮਹਾਰਾਜ ਕਹਿਣ ਲੱਗੇ ਲੈ ਵੀ ਮਰਦਾਨੇ ਸੁਣ ਲਾ, ਇਨਕੇ ਹਿਰਦੈ ਅਧਿਕ ਅਗਿਆਨਾ, ਜਿਹੜੇ ਤਿਬਤੀ ਲੋਕ ਇਹਨਾਂ ਦੇ ਹਿਰਦੇ ਵਿੱਚ ਬਹੁਤ ਅਗਿਆਨ ਦਾ ਹਨੇਰਾ ਹੈ। ਵਾਹਿਗੁਰੂ ਜਬ ਜਗਤ ਪਠਾਵਤ, ਅਗਿਆਨੀ ਲੋਕ ਸਮਝਦੇ ਵੀ ਜਦੋਂ ਵਾਹਿਗੁਰੂ ਆਪਣੇ ਕੋਲ ਕਿਸੇ ਬੱਚੇ ਨੂੰ ਸੰਸਾਰ ਵਿੱਚ ਭੇਜ ਦਿੰਦਾ ਨਾ, ਤਬ ਇਹ ਰੋਦਨ ਕਰਤ ਦੁੱਖ ਪਾਵਤ, ਉਸ ਵੇਲੇ ਕਹਿੰਦੇ ਰੋਣਾ ਪਿੱਟਣਾ ਸ਼ੁਰੂ ਕਰ ਰਹੇ ਆ, ਬੜਾ ਦੁੱਖ ਪਾਉਂਦੇ। ਹੁਕਮ ਕਰਤ ਜਬ ਬੋਲ ਪਠਾਵਤ, ਜਦੋਂ ਵਾਹਿਗੁਰੂ ਹੁਕਮ ਕਰਕੇ ਬੁਲਾਉਣ ਲਈ ਸੱਦਾ ਭੇਜ ਦਿੰਦਾ, ਤਬ ਮਿਲ ਕਰ ਔਰ ਮੈਂ ਹਰ ਖਾਵ, ਮਿਲ ਕੇ ਹਿਰਦੇ ਵਿੱਚ ਕਹਿੰਦੇ ਖੁਸ਼ੀਆਂ ਮਨਾਉਂਦੇ ਆ। ਅਗਿਆਨ ਸਹਿਤ ਇਨਕੋ ਵਿਵਹਾਰ, ਮਰਦਾਨੇ ਇਹਨਾਂ ਦਾ ਜਿੰਨਾ ਵਿਵਹਾਰ ਹੈ ਅਗਿਆਨ ਦੇ ਹਨੇਰੇ ਸਹਿਤ ਹੀ ਹੈ। ਸੁਣੀਏ ਗਿਆਨੀ ਕੇਰ ਅਚਾਰ, ਐ ਵੀ ਮਰਦਾਨੇ ਜਿਵੇਂ ਗਿਆਨਵਾਨ ਪੁਰਸ਼ਾਂ ਦਾ ਵਿਵਹਾਰ ਹੁੰਦਾ ਉਹ ਵੀ ਸੁਣ ਲਈ। ਭੇਜੇ ਤੇ ਔਰ ਮੈਂ ਹਰ ਖਾਵਤ, ਵਾਹਿਗੁਰੂ ਕਿਸੇ ਮਨੁੱਖ ਨੂੰ ਸੰਸਾਰ ਦੇ ਵਿੱਚ ਭੇਜ ਦਿੰਦਾ ਉਦੋਂ ਵੀ ਉਹ ਹਿਰਦੇ ਵਿੱਚ ਖੁਸ਼ ਹੁੰਦੇ ਹੈ। ਬੋਲ ਪਠੇ ਤੇ ਮਨ ਸੁਖ ਪਾਵੇ, ਜਦੋਂ ਕਿਸੇ ਨੂੰ ਬੁਲਾਉਣ ਲਈ ਸੱਦਾ ਭੇਜ ਦਿੰਦਾ ਹੈ ਤੇ ਵੀ ਤੂੰ ਆ ਜਾ ਉਦੋਂ ਵੀ ਉਹ ਸੁਖ ਪਾਉਂਦੇ। ਸਿਮਰਨ ਕਰਤ ਦੋ ਬਿਦ ਮਾਹੇ, ਦੋਹਾਂ ਤਰ੍ਹਾਂ ਤਰੀਕਿਆਂ ਵਿੱਚ ਹੀ ਉਹ ਕਹਿੰਦੇ ਸਿਮਰਨ ਕਰਦੇ ਹੈ, ਜਦੋਂ ਬੁਲਾਉਂਦਾ ਹੈ ਉਦੋਂ ਵੀ ਸਿਮਰਨ ਕਰਦੇ ਆ, ਜਦੋਂ ਕਿਸੇ ਨੂੰ ਭੇਜ ਦਿੰਦਾ ਉਦੋਂ ਵੀ ਸਿਮਰਨ ਵਿੱਚ ਹੀ ਉਹ ਜੁੜੇ ਰਹਿੰਦੇ ਆ। ਹੁਕਮ ਮਾਨ ਮਨ ਮਤ ਨਾ ਕਰਾਹੀ, ਵਾਹਿਗੁਰੂ ਦਾ ਖਿੜੇ ਮੱਥੇ ਹੁਕਮ ਮੰਨਦੇ, ਆਪਣੀ ਮਨ ਮਤ ਕੋਈ ਨੀ ਉਹ ਕਰਦੇ। ਇਸ ਪ੍ਰਕਾਰ ਮਰਦਾਨੇ ਸਾਥਾ, ਇਸ ਤਰ੍ਹਾਂ ਮਰਦਾਨੇ ਦੇ ਨਾਲ ਬਚਨ ਬਿਲਾਸ, ਭਨਤ ਹੁਤੇ ਤੇ ਛਿਨ ਜਗਨਾਥ, ਮਾਲਕ ਸਤਿਗੁਰੂ ਕਹਿ ਸੁਣ ਰਹੇ, ਬਹੁਤ ਲੋਕ ਮਿਲ ਕਰ ਤਬ ਆ ਆਏ। ਉਹ ਸਵੇਰੇ ਬਹੁਤੇ ਜਿਹੜੇ ਤਿਬਤੀ ਲੋਕ ਇਕੱਠਿਆਂ ਹੋ ਕੇ ਆ ਗਏ। ਪੈਸੇ ਪਾਸ ਆਨ ਤੇ ਹਿਥਾਏ, ਜਿੱਥੇ ਮਹਾਰਾ ਬੈਠੇ ਉੱਥੇ ਨੇੜੇ ਆ ਬੈਠੇ ਹਨ। 300 ਬੂਝਤ ਭਾਵ ਮਰਦਾਨਾ, ਉਹਨਾਂ ਲੋਕਾਂ ਨੂੰ ਆਇਆ ਦੇਖ ਕੇ ਮਰਦਾਨਾ ਪੁੱਛਣ ਲੱਗ ਪਿਆ, ਕਰ ਹੋ ਆਪਣ ਬਿਰਤੰਤ ਬਖਾਨਾ। ਵੀ ਆਪਣੇ ਇਲਾਕੇ ਦਾ ਜਿਹੜਾ ਪ੍ਰਸੰਗ ਹੈ, ਜਿਵੇਂ ਤੁਸੀਂ ਮਰਜ਼ਾਦਾ ਕਰਦੇ ਹੋ ਮੈਨੂੰ ਦੱਸੋ। ਮਰਤ ਹਸਤ ਜਨਮੇ ਤੇ ਰੋਏ, ਮੈਂ ਸੁਣਿਆ ਵੀ ਜਦੋਂ ਜੰਮਦਾ ਉਦੋਂ ਤੁਸੀਂ ਰੋਨੇ ਪਿੜਦੇ ਹੋ, ਜਦੋਂ ਮਰ ਜਾਂਦਾ ਫਿਰ ਸਗੋਂ ਬਹੁਤ ਖੁਸ਼ ਹੁੰਦੇ। ਜਾਨਾ ਤੁਮੇ ਗਿਆਨ ਹੈ ਕੋਈ, ਤੁਸੀਂ ਤਾਂ ਕੋਈ ਤਾਂ ਗਿਆਨ ਸਮਝਿਆ ਹੀ ਹੋ ਨਾ। ਬੋਲੇ ਤਿੰਨ ਮਹਿ ਹੁਤੇ ਜੋ ਸਿਆਣੇ, ਉਹਨਾਂ ਵਿੱਚੋਂ ਜਿਹੜੇ ਸਿਆਣੇ ਬਜ਼ੁਰਗ ਸੀ ਉਹ ਮਰਦਾਨੋ ਨੀ ਉਹ ਬੋਲੇ। ਇਸ ਵਿਦ ਗਿਆਨ ਹਿਰਦੈ ਹਮ ਜਾਣੇ, ਮਰਦਾਨੇ ਇਸ ਤਰ੍ਹਾਂ ਦਾ ਗਿਆਨ ਸੀ ਹਿਰਦੇ ਵਿੱਚ ਸਮਝਦੇ ਹਾਂ। ਈਸ਼ਰ ਤੇ ਵਿਛੜੇ ਜਬ ਜਨਮ, ਜਦੋਂ ਮਨੁੱਖ ਕੋਈ ਜੰਮਦਾ ਹੈ ਉਦੋਂ ਅਸੀਂ ਸਮਝਦੇ ਵੀ ਈਸ਼ਰ ਵਾਹਿਗੁਰੂ ਤੋਂ ਵਿਛੜ ਗਿਆ ਹੈ, ਵੱਖਰਾ ਹੋ ਗਿਆ ਹੈ। ਮਰੇ ਮਿਲਤ ਈਸ਼ਰ ਕੇ ਤਨ ਮੈਂ, ਜਦੋਂ ਕਹਿੰਦੇ ਮਰ ਜਾਂਦਾ ਅਸੀਂ ਸਮਝਦੇ ਵੀ ਹੁਣ ਇਹ ਪਰਮੇਸ਼ਰ ਦੇ ਸਰੀਰ ਵਿੱਚ ਜਾ ਮਿਲਿਆ ਹੈ। ਜਨਮੈ ਤੇ ਜਗ ਪਾਵੈ ਦੁੱਖ ਕੋ, ਜਦੋਂ ਜਨਮ ਲੈਂਦਾ ਇਸ ਲਈ ਰੋਂਦੇ ਆ ਵੀ ਹੁਣ ਇਹ ਦੁੱਖ ਪਾਊਗਾ ਵਿਛੜਿਆ ਹੋਇਆ। ਮਰੈ ਮਿਲੈ ਈਸ਼ਰ ਲਹਿ ਸੁਖ ਕੋ, ਮਰ ਜਾਂਦਾ ਹੈ ਉਸ ਕਰਕੇ ਖੁਸ਼ ਹੁੰਦੇ ਆ ਵੀ ਹੁਣ ਇਹ ਸੁਖ ਲਊਗਾ, ਮੌਜਾਂ ਮਾਣੂ ਰੱਬ ਦੇ ਚਰਨਾਂ ਵਿੱਚ ਜਾ ਕੇ। ਰੋਵੈ ਹਸੈ ਇਹੀ ਗਤ ਜਾਣੇ, ਇਸ ਤਰ੍ਹਾਂ ਦੀ ਹਾਲਤ ਜਲ ਕੇ ਵੀ ਮਰਦਾਨਾ ਅਸੀਂ ਰੋਂਦੇ ਆ ਤੇ ਹੱਸਦੇ ਹਾਂ। ਸੁਣ ਸ੍ਰੀ ਨਾਨਕ ਬੈਨ ਬਖਾਨਾ, ਗੁਰੂ ਮਹਾਰਾਜ ਨੇ ਸੁਣ ਕੇ ਫਿਰ ਉਹਨਾਂ ਲੋਕਾਂ ਨੂੰ ਬਚਨ ਕਿਹਾ। ਦੋਹਰਾ ਪਰਮੇਸ਼ਰ ਕੋ ਮਿਲਣ ਜੇ, ਮਹਾਰਾਜ ਕਹਿੰਦੇ ਉਹ ਲੋਕੋ ਜਿਹੜਾ ਪਰਮੇਸ਼ਰ ਨੂੰ ਮਿਲਣਾ ਹੈ, ਮਹਾ ਬਿਖਮ ਪਹਿਚਾਨ, ਬਹੁਤ ਔਖਾ ਹੈ ਬਜਾਣ ਪਛਾਣ ਲੋ। ਬਿਨ ਸਤ ਸੰਗਤ ਭਗਤ ਤੇ, ਕਹਿੰਦੇ ਸਤਸੰਗਤ ਵਿੱਚ ਭਗਤੀ ਕੀਤੇ ਤੋਂ ਬਗੈਰ ਜਾਨ ਉਪਾਵਨ ਆਨ, ਹੋਰ ਨਹੀਂ ਉਪਰਾਲਾ ਹੀਲਾ ਜਾਣ ਲੋ। ਸਤਸੰਗਤ ਵਿੱਚ ਆ ਕੇ ਪਰਮੇਸ਼ਰ ਦੀ ਭਗਤੀ ਕਰੇ ਫਿਰ ਕਿਤੇ ਪਰਮੇਸ਼ਰ ਨੂੰ ਜਾ ਕੇ ਮਿਲਦਾ ਹੈ। ਚੌਪਈ ਪ੍ਰੇਮ ਭਗਤ ਕਰ ਕੀਰਤ ਗਾਵਨ, ਜਿਹੜਾ ਸਤਸੰਗ ਜਾ ਕੇ ਵੀ ਪ੍ਰੇਮ ਨਾਲ ਭਗਤੀ ਕਰਦਾ ਹੈ, ਵਾਹਿਗੁਰੂ ਦੀ ਸਿਫਤ ਸਲਾਘਾ ਗਾਉਂਦਾ ਹੈ, ਅਜੱਪਾ ਜਾਪ ਨਾਮ ਲਿਵ ਲਾਵਨ, ਲਿਵ ਲਾ ਕੇ ਬਿਰਤੀ ਲਾ ਕੇ ਜਪਾ ਜਾਪ ਕਰਦਾ, ਬਿਨ ਜੈ ਬਾਜੋ ਜਪੈ ਹੈ ਆਏ, ਇਸ ਤਰ੍ਹਾਂ ਪਤਾ ਨਾ ਚੱਲੇ ਵੀ ਇਹ ਜਪਰੇ ਅੰਦਰ ਹੀ ਪਰਾ ਬਾਣੀ ਦੁਆਰਾ ਜਪਾ ਜਾਪ ਕਰੇ। ਵਿਛੜਨ ਮਿਲਣ ਅਪਰ ਕੋ ਨਾਹੀ, ਕਹਿੰਦੇ ਹੋਰ ਜਿਹੜਾ ਕੋਈ ਵਿਛੜਨਾ ਜਾਂ ਮਿਲਣਾ ਕੋਈ ਨਹੀਂ ਹੈ। ਸਰਬ ਬਾਤ ਇਸ ਤਨ ਕੇ ਮਾਹੀ, ਜਿਹੜਾ ਮਿਲਣਾ ਤੇ ਵਿਛਣਾ ਇਹ ਸਾਰੀਆਂ ਗੱਲਾਂ ਵਾ ਇਹ ਸਰੀਰ ਵਿੱਚ ਹੀ ਹੈ। ਜਬ ਸਤ ਸੰਗਤ ਭਇਓ ਨਿਵਾਸਾ, ਇਹ ਪੁਰਸ਼ ਦਾ ਚੰਗੀ ਸਤਸੰਗਤ ਵਿੱਚ ਨਿਵਾਸ ਹੋ ਗਿਆ। ਮਨ ਰੋਕਣ ਕੀਨੋ ਅਭਿਆਸਾ, ਸਤਸੰਗਤ ਵਿੱਚ ਬੈਠ ਕੇ ਨੇ ਮਨ ਨੂੰ ਰੋਕਣ ਦਾ ਅਭਿਆਸ ਕੀਤਾ। ਨਾਸ਼ ਬਾਸ਼ਨਾ ਤਬ ਹੀ ਭਈ, ਕਹਿੰਦੇ ਮਨ ਨੂੰ ਰੋਕ ਕੇ ਜਦੋਂ ਅਭਿਆਸ ਕੀਤਾ ਫਿਰ ਮਨ ਦੀਆਂ ਜਿਹੜੀਆਂ ਬਾਸ਼ਨਾਵਾਂ ਨਾਸ਼ਨਾ ਸਾਰੀਆਂ ਨਾਸ ਹੋ ਗਈਆਂ। ਦ੍ਵੈਤ ਸਰਬ ਉਰ ਤੇ ਮਿਟ ਗਈ, ਉਹਦੇ ਨਾਲ ਹੀ ਸਰੀਰ ਦੇ ਵਿੱਚੋਂ ਜਿਹੜੀ ਦ੍ਵੈਤ ਭਾਵ ਹੈ ਉਹ ਸਾਰੀ ਖਤਮ ਹੋ ਗਈ। ਪੂਰਨ ਲਖਿਓ ਪਰਮਾਤਮ ਸਾਰੇ, ਫਿਰ ਸਾਰੇ ਜਿਹੜਾ ਪਰਮਾਤਮਾ ਨੂੰ ਪਰਿਪੂਰਨ ਕਰਕੇ ਜਾਣ। ਮਿਥਿਆ ਸਰਬ ਪਰਪੰਚ ਪਸਾਰੇ, ਸੰਸਾਰ ਦਾ ਪਿਛਾਰਾ ਸਾਰੇ ਨੂੰ ਮਿਥਿਆ ਨਾਸਵੰਤ ਝੂਠਾ ਜਾਣਦਾ। ਜਬ ਆਤਮਾ ਆਸ ਭ੍ਰਮ ਭੰਨਾ, ਜਦੋਂ ਕਹਿੰਦੇ ਆਤਮਾ ਨੇ ਮਨ ਨੇ ਇਸ ਤਰ੍ਹਾਂ ਦਾ ਜਿਹੜਾ ਭਰਮ ਹੈ ਤੋੜ ਦਿੱਤਾ ਨਾਸ ਕਰ ਦਿੱਤਾ। ਭਾ ਪਰਮਾਤਮਾ ਸ਼ੁੱਧ ਚਿਤੰਨਾ, ਜਦੋਂ ਕਹਿੰਦੇ ਜਿਹੜਾ ਸ਼ੁੱਧ ਚਿਤ ਆਨੰਦ ਸਰੂਪ ਹੈ ਪਰਮਾਤਮਾ ਦਾ ਸਰੂਪ ਇਹ ਹੋ ਗਿਆ। ਜਬ ਅਨਾਤਮਾ ਦੇਹ ਪਛਾਣੀ, ਦੇਹ ਨੂੰ ਕਹਿੰਦੇ ਅਨਾਤਮਾ ਸਮਝ ਲਿਆ ਇਸਨੇ ਵੀ ਇਹ ਦੇਹ ਤਾਂ ਜੜ ਹੈ। ਗੇ ਸੰਕਲਪ ਵਿਕਲਪ ਬਿਹਾਨੀ, ਫਿਰ ਕਹਿੰਦੇ ਜਿਹੜੇ ਆ ਮਨ ਵਿੱਚ ਚੰਗੇ ਮੰਦੇ ਸੰਕਲਪ ਵਿਕਲ ਹੁੰਦੇ ਸੀ ਉਹ ਨਾਸ ਹੋ ਗਏ। ਤੋ ਮਿਲਬੋ ਈਸ਼ਰ ਕੋ ਹੋਏ, ਕਿਤੇ ਜਾ ਕੇ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਨਾ ਤੁਰ ਵਿਛੜ ਰਹੇ ਸਭ ਕੋਏ, ਭਾਵੇਂ ਜਈ ਜਮੀ ਜਾਵੇ ਮਰੀ ਜਾਵੇ ਕੋਈ ਇਹਦਾ ਕਹਿੰਦੇ ਵਿਛੜਨਾ ਵਿਛ ਪਿਛੜੇ ਹੀ ਰਹਿੰਦਾ ਹਮੇਸ਼ਾ। ਗਿਆਨ ਪ੍ਰਾਪਤ ਜਿਨ ਮਨ ਮਾਹੀ, ਜਿਨ੍ਹਾਂ ਦੇ ਮਨ ਦੇ ਵਿਆਸ ਕਰਨ ਤੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ। ਵਿਛੜਨ ਮਿਲਨ ਸੋ ਜਾਣਤ ਨਾਹੀ, ਉਹ ਜਿਹੜੇ ਗਿਆਨਵਾਨ ਪੁਰਸ਼ ਹੈ ਉਹ ਵਿਛੜਨਾ ਤੇ ਮਿਲਣਾ ਸਮਝਦੇ ਹੀ ਕੁਝ ਨਹੀਂ ਹੈ। ਪਰਮਾਤਮ ਪੂਰਨ ਹੈ ਸਾਰੇ, ਗਿਆਨਵਾਨਾਂ ਨੂੰ ਇਹ ਗਿਆਨ ਹੈ ਵੀ ਪਰਮਾਤਮਾ ਤਾਂ ਸਾਰੇ ਪਰਿਪੂਰਨ ਹੈ। ਵਿਛੜਾ ਤੌਕਤ ਨਾ ਹੈ ਨਿਰਾਰੇ, ਤੌਕਤ ਨਾ ਹੈ ਨਿਹਾਰੇ। ਜੇ ਕਹਿੰਦੇ ਵਿਛੜਾ ਤਾਂ ਸਮਝਣ, ਜੇ ਕਿਤੇ ਉਹ ਨਾ ਦੇਖਣ, ਪਰਮੇਸ਼ਰ ਤਾਂ ਸਾਰੇ ਥਾਵਾਂ ਵਿੱਚ ਹੈ। ਜੇ ਵਿਛੜਾ ਤਾਂ ਮਿਲਣਾ ਹੋਵੇ, ਜੇ ਪਰਮੇਸ਼ਰ ਤੋਂ ਕੋਈ ਵਿਛੜਿਆ ਹੋਵੇ ਤਾਂ ਹੀ ਫਿਰ ਮਿਲਾਪ ਹੋਵੇ ਨਾ। ਨਾ ਤੁਰ ਮਿਥਿਆ ਕਹਿਣੇ ਦੋਏ, ਨਹੀਂ ਤਾਂ ਇਹ ਜਿਹੜਾ ਕਹਿਣਾ ਲਾ ਵੀ ਮਰ ਗਿਆ ਤਾਂ ਮਿਲ ਗਿਆ, ਜੰਮ ਪਿਆ ਤਾਂ ਵਿਛੜ ਗਿਆ, ਦੋਵੇਂ ਕਹਿਣੇ ਐਵੇਂ ਮਿਥਿਆ ਝੂਠੇ ਹੀ ਹੈ। ਵਿਆਪਕ ਦੀਸਾ ਜਿਉਂ ਆਕਾਸ਼ਾ, ਜਿਹੜਾ ਪਰਮੇਸ਼ਰ ਆਕਾਸ਼ ਵਾਂਗ ਸਾਰੇ ਵਿਆਪਕ ਦਿਸ ਰਹੇ ਹੈ। ਘਟ ਉਪਾਦ ਵਤ ਮਾਇਆ ਭਾਸਾ, ਆਕਾਸ਼ ਸਾਰੇ ਵਿਆਪਕ ਦਿਸਦਾ ਹੈ ਨਾ, ਇਸ ਤਰ੍ਹਾਂ ਜਿਵੇਂ ਘੜੇ ਦੀ ਉਪਾਧੀ ਕਰਕੇ ਉਹਦੇ ਵਿੱਚ ਆਕਾਸ਼ ਵੱਖਰੇ ਵੱਖਰੇ ਦਿਸਦੇ ਹੈ, ਇਸ ਤਰ੍ਹਾਂ ਮਾਇਆ ਕਰਕੇ ਵੱਖਰੋ ਵੱਖਰੇ ਸਰੀਰ ਰੂਪੀ ਆਕਾਸ਼ ਦਿਸ ਰਹੇ ਹੈ। ਦੋਹਰਾ ਘਟ ਫੂਟੈ ਆਕਾਸ਼ ਸਭ, ਜਿਵੇਂ ਕੜਾ ਫੁੱਟ ਜਾਏ ਕਹਿੰਦੇ ਸਾਰੇ ਆਕਾਸ਼ ਹੀ ਹੁੰਦਾ ਮਹਾਕਾਸ਼ ਤਿਵੇਂ ਹੀ। ਤੋ ਮਾਇਆ ਹੋਏ ਹਾਨ, ਮਾਇਆ ਵਿਦਿਆ ਦੀ ਹਾਨੀ ਹੋ ਜਾਏ, ਨਾਸ ਹੋ ਜਾਏ। ਰੋਵਨ ਹਸਨ ਤੁਮਾਰ ਜੇ, ਬਾਕੀ ਜਿਹੜਾ ਤੁਹਾਡਾ ਕਹਿੰਦੇ ਮਰੇ ਤੋਂ ਹੱਸਣਾ ਹੈ ਤੇ ਜੰਮੇ ਤੋਂ ਰੋਣਾ ਹੈ ਤੁਹਾਡਾ। ਸਰਬ ਅਕਾਰਥ ਜਾਨ, ਸਾਰਾ ਤੁਹਾਡਾ ਨਿਸ਼ਫੀਲ ਹੀ ਜਾਣ ਲਓ। ਚੌਪਈ ਹੈ ਅਧੀਨ ਬਾਸ਼ਨਾ ਨਰ ਸਭ, ਕਹਿੰਦੇ ਜਿੰਨੇ ਪੁਰਸ਼ ਹੈ ਸਾਰੇ ਅਧੀਨ ਬਾਸ਼ਨਾ ਦੇ ਅਧੀਨ। ਜਾਂ ਤੇ ਜਨਮ ਧਾਰਤ ਪੁਨ ਪੁਨ ਤਪ, ਬਾਸ਼ਨਾ ਦੇ ਅਧੀਨ ਹੋਏ ਪੁਨਾ ਕਹਿੰਦੇ ਜਨਮ ਧਾਰਦੇ ਆ ਪੁਨਾ ਮਰਦੇ ਹੈ। ਜਨਮ ਮਰਨ ਬਹੁਤੋ ਦੁੱਖ ਪਾਵੈ, ਇਹਨਾਂ ਵਿੱਚ ਕਹਿੰਦੇ ਜਨਮਣ ਕਰ ਵਾਸ਼ਨਾ ਕਰਕੇ ਬਹੁਤਾ ਦੁੱਖ ਪਾਉਂਦੇ। ਬਾਰ ਬਾਰ ਆਵੇ ਜਗ ਜਾਵੇ, ਸੰਸਾਰ ਵਿੱਚ ਸਰੀਰ ਧਾਰ ਕੇ ਬਾਰ ਬਾਰ ਆਉਂਦੇ ਹੈ ਤੇ ਜਾਂਦੇ ਹੈ। ਗੁਰ ਕੇ ਵਾਕ ਸੁਨੇ ਅਸ ਜਬ ਹੀ, ਜਦੋਂ ਗੁਰੂ ਨਾਨਕ ਸਾਹਿਬ ਦੇ ਐਸੇ ਬਚਨੇ ਤਿਬਤੀ ਲੋਕਾਂ ਨੇ ਸੁਣੇ, ਹਿਰਦੈ ਵਿਚਾਰ ਕੀਓ ਨਰ ਸਭ ਹੀ, ਸਾਰਿਆਂ ਲੋਕਾਂ ਨੇ ਆਪੋ ਆਪਣੇ ਹਿਰਦਿਆਂ ਵਿੱਚ ਸੋਚ ਵਿਚਾਰ ਕੀਤਾ। ਸਤ ਬਚਨ ਇਨ ਸੰਤ ਬਖਾਨੇ, ਜਿਹੜੇ ਸਾਧੂ ਆਏ ਇਹਨਾਂ ਨੇ ਬਿਲਕੁਲ ਸੋਲਾਂ ਨੇ ਸਤ ਬਚਨ ਕਹੇ। ਮਤ ਹਮਾਰ ਮਿਥਿਆ ਪਹਿਚਾਨੇ, ਸਾਡਾ ਤਾਂ ਜਿਹੜਾ ਮਤ ਹੈ ਕਹਿੰਦੇ ਐਵੇਂ ਝੂਠਾ ਹੀ ਪਛਾਣਿਆ ਜਾਂਦਾ, ਅਸੀਂ ਤਾਂ ਐਵੇਂ ਜੰਮੇ ਮਰੇ ਤੋਂ ਰੋਈ ਪਿੱਟੀ ਜਾਂਦੇ। ਬਿਨ ਸੰਦੇਹ ਭਏ ਜਬ ਸੁਣ ਕੇ, ਹਮਾਰਾ ਦਾ ਬਚਨ ਸੁਣ ਕੇ ਬਿਨਾਂ ਸੰਸੇ ਤੋਂ ਇਹ ਹੋ ਗਏ। ਬੰਧਨ ਕਰਤ ਭਏ ਗੁਰ ਗੁਣ ਕੈ, ਹਾਂ ਉਸ ਵੇਲੇ ਮਹਾਰਾਜ ਤੁਸੀਂ ਸਾਡੇ ਗੁਰੂਆਂ ਵਿਚਾਰ ਕੇ ਮੱਥੇ ਟੇਕਣ ਲੱਗ ਪਏ। ਬਿਨਾ ਕਰਤ ਭੇ ਬਾਰੰ ਬਾਰੀ, ਇੰਨੇ ਲੋਕ ਬਾਰ ਬਾਰ ਮੇਰੀਆਂ ਸਤਿਗੁਰੂ ਅੱਗੇ ਕਰੜੇ। ਹਮਰੀ ਗਤ ਕੀਜੈ ਗਤ ਕਾਰੀ, ਹੇ ਮੁਕਤੀ ਦਾਤੇ ਸਤਿਗੁਰੂ ਸਾਡੀ ਕਲਿਆਣ ਕਰ ਦੇਈਏ। ਨਿਜ ਉਪਦੇਸ਼ ਦੀਜੀਏ ਹਮਕੋ, ਸਾਨੂੰ ਮਾਰਾ ਲੋਕਾਂ ਨੂੰ ਆਪਣਾ ਉਪਦੇਸ਼ ਬਖਸ਼ ਦੇਈਏ। ਸ਼ਰਨ ਭਰੇ ਕੀ ਲੱਜਿਆ ਤੁਮਕੋ, ਤੁਹਾਡੀ ਸ਼ਰਨ ਪਏ ਆ ਇਸ ਕਰਕੇ ਤੁਹਾਨੂੰ ਸਾਡੀ ਲੱਜਿਆ ਸ਼ਰਨ। ਸੁਣ ਅਧੀਨਤਾ ਤਿੰਨ ਜਗਤੇ ਸ਼ਾ, ਜਗਤ ਦੇ ਮਾਲਕ ਨੇ ਉੱਤੇ ਉੱਚੀ ਲੋਕਾਂ ਦੀ ਅਧੀਨਤਾ ਸੁਣ ਕੇ, ਦੇਤ ਭਏ ਆਪਨ ਉਪਦੇਸ਼, ਆਪਣਾ ਜਿਹੜਾ ਸਤਨਾਮ ਵਾਹਿਗੁਰੂ ਦੇ ਜਾਪ ਜਪਣ ਦਾ ਉਪਦੇਸ਼ ਉਹਨਾਂ ਨੂੰ ਦੇ ਦਿੱਤਾ। ਸਤਨਾਮ ਸਿਮਰੋ ਲਿਵ ਲਾਵ, ਕਹਿੰਦੇ ਬਿਰਤੀ ਲਾ ਕੇ ਸਤਨਾਮ ਵਾਹਿਗੁਰੂ ਸਿਮਰਿਆ ਕਰੋ। ਤੇਹ ਤੇ ਸਗਰੀ ਇੱਛ ਪੁਜਾਵ, ਵਾਹਿਗੁਰੂ ਦੇ ਨਾਮ ਕਰਕੇ ਸਾਰੀਆਂ ਇੱਛਾ ਤੁਸੀਂ ਪੂਰੀਆਂ ਕਰ ਲਓ। ਹੁਕਮ ਸਤ ਮਾਨਹ ਕਰਤਾਰ, ਬਾਕੀ ਵੀ ਕਰਤਾਰ ਦਾ ਜਿਹੜਾ ਹੁਕਮ ਉਸ ਨੂੰ ਸਤ ਕਰਕੇ ਮੰਨਿਆ ਕਰੋ। ਮਰਨ ਜੀਵਨ ਜਾਨਹ ਇੱਕ ਸਾਰਾ, ਜਿਉਣਾ ਤੇ ਮਰਨਾ ਇੱਕੋ ਜਿਹੀ ਜਾਣੋ। ਹਰਖ ਸ਼ੋਕ ਤੇ ਮਨ ਥਿਰ ਕੀਜੈ, ਪਦਾਰਥ ਆ ਜੇ ਖੁਸ਼ੀ ਤੇ ਜਾਣ ਕਰਕੇ ਸੋਗ, ਇਸ ਤਰ੍ਹਾਂ ਖੁਸ਼ੀ ਗਮੀ ਤੋਂ ਮਨ ਨੂੰ ਕਹਿੰਦੇ ਟਿਕਾ ਕੇ ਰੱਖਿਆ ਕਰੋ। ਬਿਨ ਸੰਸੇ ਤਬ ਮੁਕਤ ਹੋਵੀਜੈ, ਕੋਈ ਸੰਸਾ ਕਰਨ ਦੀ ਲੋੜ ਬਿਨ ਬਿਨਾਂ ਸੰਸੇ ਤੋਂ ਤੁਸੀਂ ਮੁਕਤ ਹੋ ਜਾਓ। ਅਸ ਉਪਦੇਸ਼ ਸੁਣਿਓ ਸਿੱਖ ਭਏ। ਇਸ ਤਰ੍ਹਾਂ ਦਾ ਉਪਦੇਸ਼ ਤਿਵਤੀ ਲੋਕਾਂ ਨੇ ਸੁਣਿਆ ਤੇ ਮਹਾਰਾਜ ਦੇ ਸਿੱਖ ਸਜ ਗਏ। ਸ੍ਰੀ ਨਾਨਕ ਮਹਿ ਨਿਸਚਾ ਕਏ। ਨਾਨਕ ਸਾਹਿਬ ਮਹਾਰਾਜ ਦੇ ਉਪਦੇਸ਼ ਸਭ ਨੇ ਭਰੋਸਾ ਕੀਤਾ। ਸਤ ਸੰਗਤ ਹੋਵਨ ਤਹਿ ਲਾਗੀ। ਉੱਥੇ ਤਿਵਤ ਵਿੱਚ ਸਤਸੰਗਤ ਕਹਿੰਦੇ ਹੋਣ ਲੱਗ ਪਈ। ਹਰ ਕੀਰਤ ਗਾਵੈ ਵੱਡ ਭਾਗੀ। ਭਾਗਾਂ ਵਾਲੇ ਵਾਹਿਗੁਰੂ ਦਾ ਜਸ ਗਾਉਂਦੇ। ਸੇਵਾ ਸੰਤਨ ਕੀ ਸਭ ਕਰਹੀ। ਸਾਰੇ ਲੋਕ ਆਏ ਗਏ ਸਾਧੂ ਸੰਤਾਂ ਦੀ ਸੇਵਾ ਕਰਦੇ। ਧਰ ਸ਼ਰਧਾ ਹਰ ਨਾਮ ਸਿਮਰਹੀ। ਸ਼ਰਧਾ ਧਾਰ ਕੇ ਵਾਹਿਗੁਰੂ ਨਾਮ ਸਿਮਰਦੇ। ਦੁਹਰਾ ਕਿਤਕ ਦਿਵਸ ਸ੍ਰੀ ਗੁਰ ਰਹੇ। ਗੁਰੂ ਮਹਾਰਾਜ ਜਿਹੜੇ ਤਿਵਤੀ ਲੋਕ ਇਹਨਾਂ ਦੇ ਵਿੱਚ ਕੁਝ ਸਮਾ ਰਹੇ। ਤੀਨੋ ਧਰਮ ਦ੍ਰਿੜਾਏ। ਜਿਹੜਾ ਅਕਾਲੀ ਧਰਮ ਹੈ ਸਤਨਾਮ ਵਾਹਿਗੁਰੂ ਜਪਣਾ ਇਹਨਾਂ ਨੂੰ ਪੱਕਿਆ ਕਰਾ ਦਿੱਤਾ। ਕਰ ਸੰਤੋਖ ਸਿੰਘ ਬੰਦਨਾ। ਸੰਤੋਖ ਸਿੰਘ ਕਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਰਿਹਾ। ਪੂਰਨ ਹੋਇਓ ਧਿਆਏ। ਨਾਲ ਹੀ ਕਹਿੰਦਾ ਹੇ ਸਰੋਤੋ ਜਨੋ ਇਹ ਪ੍ਰਸੰਗ ਦਾ ਜਿਹੜਾ ਅਧਿਆਇ ਹਿੱਸਾ ਇੱਥੇ ਪੂਰਾ ਹੋ ਗਿਆ। ਇਹ ਪ੍ਰਸੰਗ ਵੀ ਪੂਰਾ ਹੋ ਗਿਆ। ਇਸ ਪੂਰੇ ਪ੍ਰਸੰਗ ਦੇ ਹੋਣ ਕਰਕੇ ਕਵੀ ਸੰਤੋਖ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਰਿਹਾ ਹੈ। ਇਸ ਤਰ੍ਹਾਂ ਜਿਵੇਂ ਨੌ ਖੰਡਾਂ ਵਿੱਚ ਮਹਾਰਾਜ ਗਏ, ਉਹਨਾਂ ਵਿੱਚ ਖੰਡਾਂ ਵਿੱਚ ਦੀ ਜਿਹੜੀ ਕਥਾ ਵਾਰਤਾ ਥੋੜ੍ਹੀ ਬਹੁਤੀ ਆਪਾਂ ਸੁਣੀ ਹੈ। ਇਸ ਤੋਂ ਬਾਕੀ ਜਿਹੜੇ ਕੋਈ ਹੋਰ ਇਹ ਧਰਤੀ ਦੇ ਨੌ ਟੁਕੜੇ ਹੈ, ਨੌ ਹਿੱਸੇ ਹੈ, ਇਹਨਾਂ ਵਿੱਚ ਰਹਿੰਦਿਆਂ ਵਿੱਚ ਗਏ, ਬੰਗਾਲ ਵੱਲੀ ਕਲਕੱਤੇ ਵੱਲੀ ਗਏ ਗੁਰੂ ਮਹਾਰਾਜ, ਉਹ ਜਿਵੇਂ ਵੀ ਪ੍ਰਸੰਗ ਆਏਗਾ ਆਪਾਂ ਰਲ ਮੁੜ ਕੇ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਕਿਤਕ ਦਿਵਸ ਸ੍ਰੀ ਗੁਰ ਰਹੇ, ਦੀਨੋ ਧਰਮ ਦ੍ਰਿੜਾਏ। ਕਰ ਸੰਤੋਖ ਸਿੰਘ ਬੰਦਨਾ, ਪੂਰਨ ਹੋਇਓ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾ ਰੱਖੋ ਹੀ ਐ ਪਰੋ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧਿ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਤੁਮ ਠਾਕੁਰ ਤੁਮ